ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਏਕ ਓਂਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਮਹਾਨੰਦ ਕੇ ਸੰਗ ਮਿਲ ਵਿਧੀ ਚੰਦ ਹੋਏ ਦਾਨ ਦਰਸ਼ਨ ਦੇਖਿਓ ਗੁਰੂ ਕੋ ਬੰਧਨ ਕੀਨਸ ਆਨ ਮਹਾਨੰਦ ਕੇ ਸੰਗ ਮਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਅੰਮ੍ਰਿਤ ਵੇਲੇ ਦੀ ਬਾਣ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਕੁਝ ਕੁ ਸਮਾਂ ਸਤਿਗੁਰੂ ਰਾਮਦਾਸ ਦੇਵ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਜਿਸ ਵਿੱਚ ਗੁਰਸਿੱਖਾਂ ਦੇ ਪ੍ਰਸੰਗ ਕੱਲ੍ਹ ਤੋਂ ਪ੍ਰਾਰੰਭ ਹੋਏ ਹਨ ਕੁਝ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਲੜੀਵਾਰ ਰੂਪ ਸਰਵਣ ਕੀਤੇ ਜਿਵੇਂ ਗੁਰੂ ਮਹਾਰਾਜ ਜੀ ਨੇ ਅਧਿਕਾਰੀ ਜਾਣ ਕੇ ਸਵ ਉਪਦੇਸ਼ ਦੀ ਬਖਸ਼ਿਸ਼ ਕੀਤੀ ਉਹ ਆਪਾਂ ਪ੍ਰਸੰਗ ਸਾਰੇ ਬੜੇ ਵਿਸਾਰ ਨਾਲ ਗੱਲ ਸੁਣੀ ਲਏ। ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਰ ਜਿਹੜੇ ਗੁਰਸਿੱਖ ਆਏ ਜਿਵੇਂ ਬੇਨਤੀ ਕਰਕੇ ਉਹਨਾਂ ਨੇ ਉਪਦੇਸ਼ ਲਈ ਆਪ ਜੀ ਨੂੰ ਕਿਹਾ ਜਸਾ ਯੋਗ ਅਧਿਕਾਰੀ ਦੇਖ ਕੇ ਜਿਸ ਤਰ੍ਹਾਂ ਉਸਨਾਂ ਨੂੰ ਉਪਦੇਸ਼ ਦਿੱਤਾ ਗੁਰਸਿੱਖਾਂ ਦਾ ਇੱਕ ਪ੍ਰਸੰਗ ਆ ਰਿਹਾ ਹੈ ਉਹ ਜਿਵੇਂ ਆਉਂਦਾ ਸੀ ਮੰਚ ਚਲਾ ਕੇ ਸੁਣੀਏ ਜੀ। ਮਹਾਨੰਦ ਕੇ ਸੰਗ ਮਿਲ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ ਕਥਾ ਸੁਣਨ ਵਾਲਿਓ ਭਾਈ ਮਹਾਨੰਦ ਜੀ ਦੇ ਨਾਲ ਮਿਲ ਜੁਲ ਕਰਕੇ ਵਿਧੀ ਚੰਦ ਹੋਏ ਦਾਨ ਦੂਸਰਾ ਜਿਹੜਾ ਵਿਧੀ ਚੰਦ ਹੈ ਇਹ ਦੋਵੇਂ ਹੀ ਇੱਕ ਤਾਂ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਭਾਈ ਅਦਲੀਜੇ ਰਾਹੀਂ ਵਿਧੀ ਚੰਦ ਆਇਆ ਸੀ ਜੋ ਪਹਿਲਾਂ ਜ਼ਿਆਦਾਤਰ ਚੋਰੀਆਂ ਹੀ ਕਰਦਾ ਸੀ ਅਤੇ ਭਾਈ ਅਦਲੀ ਜੀ ਦੇ ਕੋਲ ਵੀ ਮੇਰਾ ਖਹਿੜਾ ਛੜਾ ਮੁੜ ਕੇ ਮੈਂ ਚੋਰੀ ਨਹੀਂ ਕਰਾਂਗਾ ਫਿਰ ਇਹ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਸੀ ਸਿੱਖ ਸਜਿਆ ਸੀ। ਇੱਕ ਤਾਂ ਇਹ ਪੰਜਵੇਂ ਗੁਰੂ ਜੀ ਦੇ ਸਮੇਂ ਵਿਧੀ ਚੰਦ ਹੋਇਆ ਹੈ ਇੱਕ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਧੀ ਚੰਦ ਨਾਮ ਦਾ ਸਿੱਖ ਆਇਆ। ਇਸੇ ਤਰ੍ਹਾਂ ਇੱਕ ਬਿਧੀ ਚੰਦ ਬਠਿੰਡਾ ਨਿਵਾਸੀ ਵੀ ਹੋਇਆ ਹੈ। ਇਹ ਬਿਧੀ ਚੰਦ ਅਤੇ ਸ੍ਰੀ ਚੰਦ ਦੋਵੇਂ ਭਰਾ ਸਨ, ਜੋ ਗੰਗਾ ਰਾਮ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਕੁਝ ਇੱਧਰ ਮਾਲਵੇ ਵਿੱਚ ਮਾਜਰਾ ਵੇਚਣ ਲਈ ਆਇਆ ਸੀ। ਉੱਠਾਂ ਉੱਪਰ ਲੱਦ ਕੇ ਇਹ ਗੁਰੂ ਮਹਾਰਾਜ ਜੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਸੀ ਅਤੇ ਲੋਕਾਂ ਦੇ ਕਹਿਣ ਕਰਕੇ ਵੀ ਉੱਥੇ ਇਲਾਜ ਦੀ ਬੜੀ ਲੋੜ ਹੈ, ਜਾਂਦਿਆਂ ਸਾਰ ਤੇਰਾ ਵਿਕ ਜਾਏਗਾ। ਇਸ ਤਰ੍ਹਾਂ ਦੀ ਆਸਾ ਰੱਖ ਕੇ ਆਪਣਾ ਬਾਜਰਾ ਲਿਆ ਕੇ ਗੁਰੂ ਕੇ ਚੱਕ ਅੱਟ ਗਿਆ ਸੀ ਅਤੇ ਗੁਰੂ ਮਹਾਰਾਜ ਨੇ ਇਹਨੂੰ ਵੀ ਸੇਵਾ ਵਿੱਚ ਲਾਉਣ ਵਾਸਤੇ ਐਸਾ ਕੁਝ ਕੀਤਾ ਹੈ। ਇੱਕ ਦਿਨ ਲੰਗਰ ਵਿੱਚ ਹੀ ਅਨਾਜ ਹੀ ਖਤਮ, ਆਟਾ ਹੀ ਖਤਮ ਹੋ ਗਿਆ। ਲਾਂਗਰੀ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕਰ ਦਿੱਤੀ ਸੀ ਕਿ ਮਹਾਰਾਜ ਲੰਗਰ ਲਈ ਹੈ ਨਹੀਂ ਹੈ ਜੀ ਕੁਝ, ਅਤੇ ਗੁਰੂ ਮਹਾਰਾਜ ਕਹਿੰਦੇ ਵੀ ਉਹ ਬ੍ਰਾਹਮਣ ਬਾਜਰਾ ਲੈ ਕੇ ਆਇਆ, ਉਹਦੇ ਕੋਲੋਂ ਲੈ ਲਓ ਇੱਕ ਡੰਗ ਦਾ ਅੰਨ, ਅਤੇ ਉਹਨੂੰ ਕਹਿ ਰਹੇ ਹੋ ਵੀ ਜਿੰਨੀ ਕੁ ਮਾਇਆ ਹੋਏਗੀ ਉਹ ਤੈਨੂੰ ਦੇ ਦਿੱਤੀ ਜਾਏਗੀ। ਇਹਨੇ ਕਿਹਾ ਕਹਿੰਦੇ ਮਹਾਰਾਜ ਦਾ ਲੰਗਰ ਤਾਂ ਮੇਰੇ ਵੱਲੋਂ ਹੋਏਗਾ, ਇਹਦਾ ਮੈਂ ਕੁਝ ਨਹੀਂ ਲੈਣਾ ਹੈ। ਇਸ ਤਰ੍ਹਾਂ ਲੰਗਰ ਵਿੱਚ ਆਪਣਾ ਅੰਨ ਬਾਜਰਾ ਪਾ ਦਿੱਤਾ। ਅਗਲੇ ਦਿਨ ਫਿਰ ਉਹੀ ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਉਹ ਮਾਇਆ ਲੈ ਲਿਓ ਅਤੇ ਅਨਾਜ ਦੇ ਦਿਓ। ਦੂਸਰੇ ਦਿਨ ਵੀ ਇਸਨੇ ਗੁਰੂ ਕੇ ਲੰਗਰ ਲਈ ਆਪਣੇ ਵੱਲੋਂ ਦੇ ਦਿੱਤਾ। ਉਹ ਤਿੰਨ ਚਾਰ ਦਿਨ ਸਾਰਾ ਜਿਹੜਾ ਬਾਜਰਾ ਸੀ ਉਹ ਲੰਗਰ ਦੇ ਲੇਖੇ ਲੱਗ ਗਿਆ। ਇਹ ਮਾਇਆ ਦਾ ਖਿਆਲ ਛੱਡ ਕੇ ਵੀ ਮੈਂ ਗੁਰੂ ਮਹਾਰਾਜ ਦੀ ਸੇਵਾ ਕਰਕੇ ਬਖਸ਼ਿਸ਼ ਹਾਸਲ ਕਰਾਂ, ਸਿਆਣਾ ਸੀ ਗੁਰਸਿੱਖਾਂ ਵਾਂਗ, ਇਹ ਵੀ ਫਿਰ ਕਾਰ ਸੇਵਾ ਵੀ ਡਟ ਗਿਆ। ਜਦੋਂ ਸੇਵਾ ਸੰਪੂਰਨ ਹੋਈ ਫਿਰ ਗੁਰੂ ਮਹਾਰਾਜ ਨੇ ਇਹਨੂੰ ਵੀ ਬੁਲਾਇਆ ਸੀ, ਇੱਕੋ ਵੱਡੇ ਵੱਡੇ ਸਿੰਘਾਂ ਵਾਲਾ ਦੱਖਣੀ ਬੈਲ ਜਾ ਇਹਨੂੰ ਦਿੱਤਾ ਸੀ, ਇੱਕ ਨਗਾਰਾ ਜਾਂ ਇੱਕ ਸਿਰੋਪੋ ਦੀ ਬਖਸ਼ਿਸ਼ ਕੀਤੀ ਸੀ। ਕਹਿੰਦੇ ਲੈ ਵੀ ਹੁਣ ਤੂੰ ਜਾ ਕੇ ਆਪਣੇ ਨਗਰਾਂ ਵੱਲ ਸਿੱਖੀ ਦਾ ਪ੍ਰਚਾਰ ਕਰ, ਜਿਹੜਾ ਵਿਰੋਧ ਪੁਣਾ ਇਹਨੇ ਤੈਨੇ ਛੱਡ ਦੇਣਾ, ਆਪ ਤਾਂ ਛੱਡਣਾ ਆਪਣੇ ਬੱਚਿਆਂ ਤੋਂ ਵੀ ਤੂੰ ਛੁਡਾ ਦੇਣਾ। ਇਹ ਜੰਤਰੀ ਜੀ ਖੋਲ ਖੋਲ ਕੇ ਗ੍ਰਹਿ ਚਾਲ ਜੀ ਦੱਸਣੀ, ਇਹ ਤੈਂ ਨਹੀਂ ਕੁਝ ਕਰਨਾ ਹੈ। ਗੁਰੂ ਨਾਨਕ ਸਾਹਿਬ ਦੇ ਘਰੋਂ ਤੈਨੂੰ ਬਖਸ਼ਿਸ਼ ਹੋਈ ਹੈ, ਕਿਸੇ ਪਦਾਰਥ ਦੀ ਘਾਟ ਨਹੀਂ ਰਹਿਣੀ ਹੈ। ਇਸ ਤਰ੍ਹਾਂ ਫਿਰ ਬਠਿੰਡੇ ਆ ਪਹੁੰਚਿਆ ਸੀ, ਆਪਣਾ ਵੱਲੋਂ ਵੀ ਪ੍ਰੋਤੀ ਬਣਾ ਛੱਡਤਾ, ਪੁੱਤਰਾਂ ਤੋਂ ਵੀ ਛੁਟਾ ਤਾ, ਗੁਰੂ ਮਹਾਰਾਜ ਦੇ ਪ੍ਰਾਇਣ ਹੋ ਗਿਆ ਹੈ। ਇਹ ਜਿੱਥੇ ਬਾਹਰ ਬੈਠਾ ਰਹਿੰਦਾ ਬਸ ਆਪਣੇ ਆਨੰਦ ਵਿੱਚ ਹੀ ਲਵਨੀ ਰਹਿੰਦਾ ਹੈ। ਇਹ ਭਾਈ ਬਿਧੀ ਚੰਦ ਅਤੇ ਸ੍ਰੀ ਚੰਦ ਦੋ ਭਰਾ ਸੀ। ਇਹ ਬਿਧੀ ਚੰਦ ਦੇ ਘਰ ਦੇ ਵਿੱਚ ਸੰਤਾਨ ਹੈ ਨਹੀਂ ਸੀ, ਇਹ ਫਿਰ ਇਹਦੀ ਸੇਵਾ ਵਿੱਚ ਡਟ ਗਿਆ। ਇੱਕ ਦਿਨ ਗੰਗਾ ਰਾਮ ਪੰਡਿਤ ਨੇ ਪੁੱਛਿਆ ਵੀ ਕਿ ਇੱਛਾ ਰੱਖ ਕੇ ਤੂੰ ਇਹ ਸੇਵਾ ਕਰ ਰਹੇ ਹੈ? ਕਿਸੇ ਨੇ ਜ਼ਾਹਰ ਕਰ ਦਿੱਤਾ ਕਿ ਮਹਾਰਾਜ ਮੇਰੇ ਘਰ ਦੇ ਵਿੱਚ ਬੱਚਾ ਹੈ ਨਹੀਂ, ਬਹੁਤ ਯਤਨ ਕੀਤੇ ਹੈ, ਗੱਲ ਨਹੀਂ ਬਣੀ, ਆਹ ਕੋਈ ਬਰ ਰੂ ਬਚਨ ਕਹੋ ਜਿਸ ਕਰਕੇ ਮੇਰੇ ਘਰ ਦੇ ਵਿੱਚ ਮਹਾਰਾਜ ਕੋਈ ਸੋਹਣਾ ਲਾਡਲਾ ਹੋ ਜਾਏ। ਸੇਵਾ ਦੇਖ ਕੇ ਫਿਰ ਇਹ ਗੰਗਾ ਰਾਮ ਪੰਡਿਤ ਨੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਕਰ ਕਿਰਪਾ ਕਰਨਗੇ, ਤੇਰੇ ਘਰ ਦੇ ਵਿੱਚ ਮਹਾਨ ਕਰਨੀ ਕਮਾਈ ਵਾਲਾ ਹੋਵੇਗਾ। ਉਹ ਗੁਰੂ ਕਾ ਸਿੱਖ ਦੇ ਜਨਮ ਲੈਂਦਿਆਂ ਸਾਰੀ ਸ਼ਕਤੀ ਵਾਲਾ ਹੋਏਗਾ ਅਤੇ ਸੀਸ ਅਤੇ ਉਹਦੇ ਸਵਾ ਕੁ ਗਿੱਠ ਉਹ ਕੇਸ ਵੀ ਹੋਣਗੇ ਜਨਮ ਸਮੇਂ ਹੀ। ਜੋ ਜਵਾਨ ਤੋਂ ਬੋਲੇਗਾ ਬਸ ਉਹ ਵਿਅਰਥ ਨਹੀਂ ਜਾਏਗਾ। ਇਸ ਤਰ੍ਹਾਂ ਫਿਰ ਇਹਦੇ ਘਰ ਦੇ ਵਿੱਚ ਬੱਚਾ ਹੋਇਆ ਜਿਹਦਾ ਨਾਮ ਫਿਰ ਇਹ ਮੂਲ ਚੰਦ ਰੱਖਿਆ ਗਿਆ ਸੀ। ਫਿਰ ਮਾਲਵੇ ਦਾ ਮਹਾਨ ਗੁਰਸਿੱਖ ਹੈ, ਕਰਨੀ ਕਮਾਈ ਵਾਲਾ ਹੋਇਆ। ਕਈ ਥਾਵਾਂ ਇਹਦੇ ਅਸਥਾਨ ਬਣੇ ਹੋਏ ਆ। ਮੂਲਚੰਦ ਦੇ ਸਨਾਮ ਵਿੱਚ ਵੀ ਹੈਗਾ ਹੈ, ਕੱਟੂ ਸੇਖਾ ਉਪਲੀ ਪਿੰਡਾਂ ਦੇ ਹੱਦ ਵਿੱਚ ਵੀ ਇਹਦਾ ਇਹ ਭਗਤੀ ਚਪਤਲ ਵਾਲਾ ਅਸਥਾਨ ਹੈਗਾ ਹੈ। ਇਸ ਤਰ੍ਹਾਂ ਇਹ ਗੰਗਾ ਰਾਮ ਨੇ ਬਿਧੀ ਚੰਦ ਨੂੰ ਬਰ ਰੂਪ ਬਚਨ ਕਹਿ ਕੇ ਘਰ ਦੇ ਵਿੱਚ ਮੂਲ ਚੰਦ ਨਾਮ ਦਾ ਪੁੱਤਰ ਜਿਹੜਾ ਬਖਸ਼ਿਆ ਸੀ। ਇਸ ਤਰ੍ਹਾਂ ਇਹ ਬਿਧੀ ਚੰਦ ਜਿਹੜਾ ਇੱਧਰ ਗੰਗਾ ਬਠਿੰਡੇ ਦਾ ਸੀ, ਇਹ ਜਿਹੜਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਹੋਇਆ ਇਹ ਬਿਧੀ ਚੰਦ ਦੂਸਰਾ ਹੈ। ਇਸੇ ਤਰ੍ਹਾਂ ਤੀਸਰਾ ਜਿਹੜਾ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛਰਨ ਚੱਲ ਕੇ ਆਇਆ ਸੀ। ਇਹ ਤਿੰਨ ਬਿਧੀ ਚੰਦ ਇਤਿਹਾਸ ਵਿੱਚ ਆਉਂਦੇ ਹੈ। ਉਹਨਾਂ ਵਿੱਚੋਂ ਇਹ ਜਿਹੜਾ ਪਹਿਲਾ ਬਿਧੀ ਚੰਦ ਹੈ ਜੋ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਚੱਲ ਕੇ ਆਇਆ, ਉਹਦਾ ਇਹ ਪ੍ਰਸੰਗ ਆ ਰਿਹਾ ਹੈ। ਮਹਾਨੰਦ ਕੇ ਸੰਗ ਮਿਲ ਹੋ ਗਿਆ ਤਾਂ ਹੁਣ ਬਿਧੀ ਚੰਦ ਹੋਏ ਦਾਨ ਚੱਲ ਪੜ ਗਈ ਦਰਸ਼ਨ ਦੇਖਿਓ ਗੁਰੂ ਕੋ। ਹਾਏ ਇਸ ਤਰ੍ਹਾਂ ਕਹਿੰਦੇ ਦੋਹਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਪਾਵਨ ਪਵਿੱਤਰ ਦਰਸ਼ਨ ਦੇਖੇ ਦਰਸ਼ਨ ਕੀਤੇ ਹਨ। ਬੰਧਨ ਕੀ ਨਸ ਆਨ ਹਾਂ ਧਰਤੀ ਤੇ ਮੱਥਾ ਰੱਖ ਕੇ ਨਮਸਕਾਰ ਕੀਤੀ ਹੈ। ਆਨਦਾਸ ਆ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚ ਕੇ ਇਸਨੇ ਨਮਸਕਾਰ ਕੀਤੀ ਹੈ। ਚੌਪਈ ਹੱਥ ਜੋਰ ਕਰ ਥਿਰੇ ਅਗਾਰੀ ਤੇ ਮਹਾਨੰਦ ਤੇ ਦੂਸਰਾ ਬਿਧੀ ਚੰਦ ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਖੜਿਆ ਹੋ ਗਏ ਹਨ, ਟਿਕ ਗਏ ਹਨ। ਸੁਖ ਗਰਜੀ ਨਿਜ ਅਰਜ ਗੁਜਾਰੀ ਹਾਂ ਸੁਖ ਦੀ ਲੋੜ ਵਾਲੇ ਸਨ, ਸੁਖ ਦੀ ਲੋੜ ਵਾਸਤੇ ਚਾਹਨਾ ਵਾਸਤੇ ਆਪਣੇ ਵੱਲੋਂ ਇਹਨਾਂ ਨੇ ਬੇਨਤੀ ਕਹੀ ਹੈ। ਜਨਮ ਮਰਨ ਕੋ ਤਰਾਸ ਹਮਾਰੇ ਵਿਧੀ ਚੰਦ ਤੇ ਮਹਾਨੰਦ ਬੇਨਤੀ ਕਰਨ ਲੱਗੇ, ਹੇ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਜਨਮ ਮਰਨ ਦਾ ਬੜਾ ਭਾਰੀ ਦੁੱਖ ਹੈ ਡਰ ਹੈ, ਭਰਮਣ ਮਿਟਾਵਹੋ ਜੇ ਦੁੱਖ ਵਾਰੇ। ਜਿਹੜੇ 84 ਲੱਖ ਦੇ ਮਹਾਰਾਜ ਭਰਮਣ ਹਨ, ਚੱਕਰ ਹਨ ਦੁੱਖ ਵਾਲੇ, ਉਹ ਵੀ ਮਿਟਾ ਦੇਵੋ। ਜਨਮ ਅਨੇਕ ਧਰੇ ਪੁੰਨ ਹਮਰੇ ਜਨਮ ਅਨੇਕ ਧਰੇ ਪੁੰਨ ਮਰੇ। ਇਹ ਹਾਹਾ ਜਿਹੜਾ ਵਾਧੂ ਲੱਗਾ ਹੋਇਆ ਹੈ, ਇਸ ਨੂੰ ਮੇਸ ਦਿਓ ਮਰੇ ਕਰਨ ਪਾੜ। ਅਨੇਕਾਂ ਅਸੀਂ ਜਨਮ ਧਾਰੀ, ਪੁਨਾ ਜਨਮ ਧਾਰ ਕੇ ਸਮਾਂ ਪੂਰੇ ਹੋਣ ਤੋਂ ਫਿਰ ਅਸੀਂ ਮਰ ਗਏ। ਰਾਗ ਦਵੈਸ ਬਸ ਜੂਨਨ ਪਰੇ ਹਾਂ ਕਿਸੇ ਨਾਲ ਰਾਗ ਮੋਹ ਕਰ ਲਿਆ, ਕਿਸੇ ਨਾਲ ਦਵੈਸ਼ ਈਰਖਾ ਕਰ ਲਈ, ਵੈਰ ਕਰ ਲਿਆ, ਇਹਦੇ ਬਸ ਹੋਏ। ਤਰ੍ਹਾਂ ਤਰ੍ਹਾਂ ਦੇ ਜੂਨਾਂ ਵਿੱਚ ਪਸ਼ੂਆਂ ਡੰਗਰਾਂ ਦੇ ਕੀੜਿਆਂ ਮਕੌੜਿਆਂ ਦੇ ਪੈਂਦੇ ਰਹੇ। ਅਬ ਚੱਲ ਆਏ ਸ਼ਰਨ ਤੁਮਾਰੀ ਇਹ ਗੁਰੂ ਰਾਮਦਾਸ ਸਾਹਿਬ 84 ਲੱਖ ਜੂਨਾਂ ਤੋਂ ਬਚਣ ਵਾਸਤੇ ਜਨਮਨ ਦੇ ਦੁੱਖਾਂ ਤੋਂ ਡਰਦੇ ਹੋਏ ਆਪ ਜੀ ਦੇ ਹੁਣ ਅਸੀਂ ਸ਼ਰਨ ਸ਼ਰਨ ਵਿੱਚ ਚੱਲ ਕੇ ਆਏ ਹਾਂ। ਕਰ ਹੋ ਕਿਰਪਾ ਕਰ ਸੁਗਤ ਹਮਾਰੀ ਕਿਰਪਾ ਕਰਕੇ ਸਾਡੀ ਜਿਹੜੀ ਸ੍ਰੇਸ਼ਟ ਕਲਿਆਣ ਹੈ ਮੁਕਤੀ ਉਹ ਕਰ ਦੇਵੋ ਜੀ। ਸ੍ਰੀ ਗੁਰੂ ਰਾਮਦਾਸ ਕਰਨਾ ਇਹ ਦੋਹਾਂ ਤੋਂ ਸੁਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਸੁਣ ਹੈ ਨੀ ਵਿੱਚ ਹੀ ਛੱਡ ਗਿਆ ਸੀ। ਸੁਣ ਸ੍ਰੀ ਰਾਮਦਾਸ ਕਰਨਾ ਹਾਂ ਗੁਰੂ ਮਹਾਰਾਜ ਨੇ ਸੁਣ ਕਰਕੇ ਤੇ ਕਿਰਪਾ ਕਰਦਿਆਂ ਹੋਇਆ ਸੁਭ ਉਪਦੇਸ਼ ਤਿਨਹੋਂ ਪ੍ਰਤ ਵਰਨਾ ਜਿਹੜਾ ਚੰਗਾ ਉਪਦੇਸ਼ ਹੈ ਇਹਨਾਂ ਦੇ ਤਾਂ ਹੀ ਕਥਨ ਕੀਤਾ ਹੈ। ਆਪਣੋ ਜਬੈ ਸਰੂਪ ਪਛਾਣਾ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਹੇ ਵੀ ਮਹਾਨੰਦ ਵਿਧੀ ਚੰਦ ਜਦੋਂ ਤੁਸੀਂ ਆਪਣਾ ਜਿਹੜਾ ਸਰੂਪ ਹੈ ਉਹਨੂੰ ਚੰਗੀ ਤਰ੍ਹਾਂ ਪਛਾਣ ਲਓਗੇ ਜਨਮ ਮਰਨ ਤਾਂ ਬੰਧਨ ਹਨ ਤਦੋਂ ਜਿਹੜੇ ਜਨਮ ਮਰਨ ਦੇ ਮੋਹ ਮਮਤਾ ਦੇ ਬੰਧਨ ਉਹਨਾਂ ਨੂੰ ਵੀ ਤੁਸੀਂ ਨਾਸ ਕਰ ਲਓਗੇ। ਹੱਥ ਜੋੜ ਸੁਣ ਦੌਨ ਬਖਾਨਾ ਹੈ ਇਹ ਹੱਥ ਜੋੜ ਕੇ ਦੋਵੇਂ ਜਾਣੇ ਸਤਿਗੁਰੂ ਨੂੰ ਕਹਿੰਦੇ ਹਨ ਹਮ ਤਾਂ ਇਹੋ ਸਰੂਪ ਨਿਜ ਜਾਣ ਹੈ ਸੀਤਾ ਮਹਾਰਾਜ ਜਿਹੜਾ ਆਪਣਾ ਸਰੂਪ ਇਹ ਜਾਣਦੇ ਸਮਝਦੇ ਹਾਂ। ਜਨਮੇ ਹੋਏ ਨੰਦਨ ਖੱਤਰੀ ਮਹਾਰਾਜ ਕਹਿੰਦੇ ਖੱਤਰੀਆਂ ਦੇ ਘਰ ਦੇ ਵਿੱਚ ਪੁੱਤਰ ਰੂਪ ਹੋ ਕੇ ਜਨਮੇ ਪੈਦਾ ਹੋਏ। ਖੱਤਰੀ ਹੈ ਨਰ ਤਨ ਮਨ ਚੀਨ, ਸਰੀਰ ਕਰਕੇ ਮਨ ਕਰਕੇ ਜਾਣਦੇ ਹਾਂ ਵੀ ਅਸੀਂ ਖੱਤਰੀਆਂ ਵਿੱਚੋਂ ਕੁ ਪੁਰਸ਼ ਹਾਂ ਮਰਦ ਹਾਂ। ਪੂਰਬ ਬਾਲਕ ਬੈ ਕੋ ਧਰੇ, ਪਹਿਲਾਂ ਅਸੀਂ ਕਹਿੰਦੇ ਜਨਮ ਲੈਣ ਸਮੇਂ ਬਾਲ ਕੁਮਰਾ ਧਾਰਨ ਕੀਤੀ ਸੀ, ਧਰਨ ਭਰੇ ਅਬ ਬਹੁ ਬਲ ਭਰੇ, ਤਰਨ ਭਏ ਅਬ ਬਹੁ ਬਲ ਭਰੇ। ਹੁਣ ਅਸੀਂ ਤਰਨ ਹੋ ਗਏ, ਜਵਾਨ ਹੋ ਗਏ ਹਾਂ, ਸਾਡੇ ਸਰੀਰ ਵਿੱਚ ਬੜਾ ਬਲ ਭਰ ਗਿਆ, ਅਸੀਂ ਤਾਕਤਵਰ ਹੋ ਗਏ, ਤਕੜੇ ਹੋ ਗਏ ਹਾਂ। ਬਿਨ ਤਨ ਅਪਰ ਕਛੂ ਨਹਿ ਜਾਣੈ ਹੈ, ਇਸ ਕਰਕੇ ਆਪਣੇ ਸਰੀਰ ਤੋਂ ਬਗੈਰ ਤਾਂ ਅਸੀਂ ਹੋਰ ਕੁਝ ਨਹੀਂ ਕਰਕੇ ਜਾਣਦੇ ਹਾਂ, ਸਰੀਰ ਨੂੰ ਹੀ ਆਪਣਾ ਸਮਝਦੇ ਹਾਂ। ਆਪਣੋ ਰੂਪ ਇਹੀ ਹਮ ਮਾਨੈ ਹੈ, ਹਾਂ ਵੀ ਇਹ ਜਿਹੜਾ ਸਰੀਰ ਇਹੀ ਸਾਡਾ ਆਪਣਾ ਸਰੂਪ ਅਸੀਂ ਮੰਨਦੇ ਹਾਂ। ਤਪ ਸ੍ਰੀ ਸਤਿਗੁਰ ਬਾਕ ਉਚਾਰਾ, ਉਸ ਵੇਲੇ ਐਸਾ ਕੁਛ ਸੁਣ ਕੇ ਤਦੋਂ ਗੁਰੂ ਰਾਮਦਾਸ ਸਤਿਗੁਰੂ ਜੀ ਨੇ ਫਿਰ ਇਹਨਾਂ ਨੂੰ ਬਚਨ ਕਿਹਾ। ਮਾਤ ਪਿਤਾ ਨੇ ਇਹੋ ਤਨ ਧਾਰਾ, ਦੁਆਰਾ ਕਹਿਣ ਲੱਗੇ ਵਿਧੀ ਚੰਦ ਮਹਾਨੰਦ, ਇਹ ਜਿਹੜਾ ਸਰੀਰ ਹੈ ਤਾਂ ਮਾਤਾ ਪਿਤਾ ਨੇ ਆਪੋ ਵਿੱਚ ਹੀ ਸੰਬੰਧ ਕਰਕੇ ਫਿਰ ਤੁਹਾਡਾ ਇਹ ਧਾਰਾ ਕੀਏ ਬਣਾਇਆ ਹੈ। ਜਾਤਰੂ ਨਾਮ ਤਿਨਹੋ ਕਲ ਪਾਏ, ਫਿਰ ਵੀ ਇਹ ਇਸ ਸਰੀਰ ਦੀ ਜਾਤੀ ਹੈ, ਇਹ ਸਰੀਰ ਦਾ ਨਾਮ ਹੈ, ਇਹ ਵੀ ਮਾਂ ਪਿਓ ਨੇ ਕਲਪ ਲਏ ਹਨ। ਨਿਜ ਮਤ ਕਹਿ ਵਿਵਹਾਰ ਬਤਾਏ, ਆਪਣੀ ਬੁੱਧੀ ਅਨੁਸਾਰ ਕਹਿ ਕੇ ਤੁਹਾਨੂੰ ਜਿਹੜਾ ਕੋਈ ਕਰਦਾ ਕੰਮ ਕਾਰ ਉਹ ਦੱਸ ਦਿੱਤਾ ਹੈ। ਤੁਮ ਤੋ ਇਸ ਤਨ ਪੂਰਬ ਹੋਤੇ, ਇਹ ਵੀ ਮਹਾਨੰਦ ਬੁੱਧੀ ਚੰਨ, ਤੁਸੀਂ ਤਾਂ ਇਹ ਜਿਹੜਾ ਸਰੀਰ ਇਸ ਤੋਂ ਪਹਿਲਾਂ ਵੀ ਹੈ ਸੀ। ਕਰੇ ਕਰਮ ਫਲ ਤਿਸਕੇ ਲਿਤੇ, ਹਾਂ ਪਹਿਲੇ ਸਮੇਂ ਵਿੱਚ ਜਿਹੜੇ ਕਰਮ ਕੀਤੇ ਉਹਦਾ ਫਲ ਤੁਸੀਂ ਇਸ ਸਰੀਰ ਵਿੱਚ ਲੈ ਰਹੇ ਹੋ। ਭਲਾ ਬੁਰਾ ਜਿਮ ਪੂਰਬ ਕੀਨ, ਪਹਿਲੇ ਜਨਮਾਂ ਵਿੱਚ ਜਿਵੇਂ ਤੁਸੀਂ ਕੋਈ ਚੰਗਾ ਮੰਦਾ ਮਾੜਾ ਕੀਤਾ ਹੈ, ਇਸ ਤੇ ਦੁੱਖ ਸੁੱਖ ਭੋਗਣ ਕੀਨ, ਉਹਦੇ ਕਰਕੇ ਜਿਹੜਾ ਸੁੱਖ ਤੇ ਦੁੱਖ ਹੈ ਉਹਦਾ ਫਲ ਭੋਗਣਾ ਕੀਤਾ ਹੈ। ਇਹ ਤਨ ਤਜ ਪੁੰਨ ਧਾਰ, ਔਰ ਕੋਈ ਸਮੇਂ ਤੋਂ ਬਾਅਦ ਆ ਸਰੀਰ ਜਾ ਛੱਡ ਕੇ ਮਰ ਕੇ ਫਿਰ ਹੋਰ ਕੋਈ ਸਰੀਰ ਤੁਸੀਂ ਧਾਰ ਲਓਗੇ। ਕਰਹੋ ਕਰਮ ਭੋਗੋ ਤਿਸ ਠੌਰ, ਜਿਹੜੇ ਹੁਣ ਇੱਥੇ ਕਰਮ ਕਰ ਰਹੇ ਹੋ ਫਿਰ ਉਸ ਥਾਂ ਭਾਵ ਅਗਲੇ ਸਰੀਰ ਵਿੱਚ ਜਾ ਕੇ ਉਹਨਾਂ ਕਰਮਾਂ ਦਾ ਫਲ ਭੋਗ ਲਓਗੇ। ਤਨ ਉਪਜਨ ਤੇ ਹੁਤੇ ਅਗੇਰੇ, ਇਸ ਕਰਕੇ ਸਰੀਰ ਪੈਦਾ ਹੋਣ ਤੋਂ ਤੁਸੀਂ ਤਾਂ ਅੱਗੇ ਵੀ ਸੀ, ਪਹਿਲਾਂ ਵੀ ਹੈ। ਤਨ ਬਿਨਸੇ ਪੁੰਨ ਰਹੋ ਪਿਛੇਰੇ, ਜਦੋਂ ਇਹ ਤੁਹਾਡਾ ਸਰੀਰ ਖਤਮ ਹੋ ਗਿਆ, ਮੱਚ ਗਿਆ ਚਿਖਾ ਵਿੱਚ, ਫੇਰ ਵੀ ਤੁਸੀਂ ਪਿੱਛੇ ਰਹੋਗੇ, ਬਾਅਦ ਵਿੱਚ ਰਹੋਗੇ ਸਹੀ ਸਲਾਮਤ। ਆਦ ਅੰਤ ਤਨ ਕੇ ਜਬ ਰਹੇ, ਜਦੋਂ ਸਰੀਰ ਦਾ ਆਦ ਹੋਇਆ ਜਨਮ ਹੋਇਆ, ਜਦੋਂ ਸਰੀਰ ਦਾ ਅੰਤ ਹੋਇਆ ਜਦੋਂ, ਫੇਰ ਦੋਹਾਂ ਵਿੱਚ ਹੀ ਤੁਸੀਂ ਰਹੇ ਕਾਇਮ। ਤਨ ਨਿਜ ਰੂਪ ਕੁਤੋ ਤੁਮ ਲਹੇ, ਫੇਰ ਜਿਹੜਾ ਸਰੀਰ ਹੈ ਇਸ ਨੂੰ ਤੁਸੀਂ ਆਪਣਾ ਰੂਪ ਕਿਵੇਂ ਕਹਿੰਦੇ, ਲਹਿਕੀਏ ਜਾਣ ਲਿਆ ਸਮਝ ਲਿਆ। ਤਨ ਪੂਰਾ ਸਮ ਬਸਤਰ ਲਖੇ ਹੋ, ਇਹ ਸਰੀਰ ਤਾਂ ਵੀ ਝੂਠਾ ਹੈ ਨਾ ਸਵੰਤ, ਇਹਨੂੰ ਤਾਂ ਬਸਤਰ ਦੇ ਕੱਪੜੇ ਦੇ ਸਮਾਨ ਜਾਣ ਲਓ। ਜੀਰਨ ਭਏ ਅਪਰ ਧਰ ਲੈ ਹੋ, ਇਸ ਨੇ ਬਸਤਰ ਪਣਾਉਣਾ ਹੋ ਜਾਏ ਤੇ ਫਿਰ ਹੋਰ ਧਾਰਨ ਕਰ ਲਈਦਾ। ਇਸੇ ਤਰ੍ਹਾਂ ਜਦੋਂ ਸਰੀਰ ਰੂਪੀ ਬਸਤਰ ਜੀ ਪੁਰਾਣਾ ਹੋ ਜਾਂਦਾ ਹੈ, ਇਹ ਤੁਸੀਂ ਹੋਰ ਸਰੀਰ ਧਾਰਨ ਕਰ ਲੈਨੇ ਹੋ। ਤਾਂ ਤੇ ਤਨ ਪਟ ਪਹਿਰਹਿ ਜੋਏ, ਇਸ ਕਰਕੇ ਵੀ ਜਿਹੜਾ ਸਰੀਰ ਰੂਪੀ ਕੱਪੜੇ ਨੂੰ ਆਪਣੇ ਉੱਪਰ ਪਹਿਨਣ ਵਾਲਾ, ਸਰੀਰ ਰੂਪੀ ਕੱਪੜਾ ਪਾਉਣ ਵਾਲਾ ਹੈ। ਆਪਣਾ ਸਰੂਪ ਜਾਣੀਐ ਸੋ, ਇਹ ਗੁਰਸਿੱਖੋ ਉਸ ਨੂੰ ਤੂੰ ਆਪਣਾ ਸਰੂਪ ਜਾਨਣਾ ਕਰੀਓ, ਤੁਹਾਡਾ ਆਪਣਾ ਆਪਾ ਹੈ। ਕਬਹੂ ਮਰਹਿ ਨਾ ਮਾਰਿਓ ਜਾਏ, ਉਹ ਤੁਹਾਡਾ ਜਿਹੜਾ ਰੂਪ ਹੈ ਉਹ ਕਿਸੇ ਦਾ ਮਾਰਿਆ ਹੋਇਆ ਕਦੇ ਮਰ ਨਹੀਂ ਜਾਂਦਾ ਹੈ। ਜਲ ਡੂਬੈ ਨਹਿ ਅਗਨ ਜਲਾਏ, ਨਾ ਜਲ ਹੀ ਉਹਨੂੰ ਆਪਣੇ ਡੁਬਾ ਸਕਦਾ, ਨਾ ਅੱਗ ਹੀ ਉਹਨੂੰ ਆਪਣੇ ਜਲਾ ਸਕਦੀ, ਸਾੜ ਸਕਦੀ। ਤਨ ਝੂਠੋ ਸਤ ਰੂਪ ਤੁਮਾਰਾ, ਇਹ ਜਿਹੜਾ ਸਰੀਰ ਹੈ ਤਾਂ ਝੂਠਾ ਨਾਸਵੰਤ ਹੈ, ਤੁਹਾਡਾ ਜਿਹੜਾ ਸਰੂਪ ਸਤ ਹੈ ਸਦਾ ਰਹਿਣ ਵਾਲਾ ਹੈ। ਤਨ ਦੁੱਖ ਤੁਮ ਹੋ ਆਨੰਦ ਉਦਾਰਾ, ਸਰੀਰ ਜਿਹੜਾ ਹੈ ਦੁੱਖ ਰੂਪ ਹੈ ਅਤੇ ਸਾਡਾ ਜਿਹੜਾ ਸਰੂਪ ਹੈ ਉਹ ਬੜਾ ਸ੍ਰੇਸ਼ਟ ਆਨੰਦ ਵਾਲਾ ਹੈ। ਤਨ ਜੜ ਹੈ ਚੇਤਨ ਨਿਜ ਰੂਪ, ਜਿਹੜਾ ਪੰਜਾਂ ਤੱਤਾਂ ਦਾ ਸਰੀਰ ਤਾਂ ਜੜ ਹੈ ਅਤੇ ਤੁਹਾਡਾ ਜਿਹੜਾ ਨਿਜ ਰੂਪ ਆਪਣਾ ਰੂਪ ਉਹ ਚੇਤਨ ਹੈ, ਹਰਕਤ ਕਰਨ ਵਾਲਾ, ਚੇਸ਼ਟਾ ਕਰਨ ਕਰਾਉਣ ਵਾਲਾ। ਅਸ ਨਿਸ਼ਚੈ ਉਰ ਧਰ ਅਨੂਪ, ਜਿਹੜਾ ਉਪਮਾ ਤੋਂ ਰਹਿਤ ਭਰੋਸਾ ਹਿਰਦੇ ਵਿੱਚ ਹੀ ਧਾਰਨ ਕਰ ਲੋ ਮੈਂ ਪੱਕੇ ਤੌਰ ਤੇ। ਸੁਣ ਦੋ ਨਹ ਕੀਨਸ ਅਰਦਾਸ, ਇਹ ਦੋਨਾਂ ਨੇ ਸੁਣ ਕੇ ਫਿਰ ਸਤਿਗੁਰੂ ਅੱਗੇ ਬੇਨਤੀ ਕੀਤੀ ਹੈ। ਹਮ ਕੋ ਅਸਰੂਪ ਪ੍ਰਕਾਸ਼, ਇਹ ਸਤਿਗੁਰੂ ਐਸਾ ਜਿਹੜਾ ਸਾਡਾ ਆਪਣਾ ਸਰੂਪ ਕਿਵੇਂ ਸਾਨੂੰ ਪ੍ਰਗਟ ਹੋਵੇ। ਤਨ ਹੰਤਾ ਤਜ ਤਿਸ ਮਹਿ ਧਰੈ, ਸਰੀਰ ਦੀ ਹੰਗਤਾ ਮੈਂ ਮੇਰੀ ਛੱਡ ਕੇ ਉਹਦੇ ਵਿੱਚ ਅਸੀਂ ਮੇਰ ਧਾਰੀਏ ਵੀ ਇਹ ਸਾਡਾ ਸਰੂਪ ਹੈ। ਸਹੀ ਸਰੂਪ ਆਪਣੋ ਕਰੈ, ਇਸ ਕਰਕੇ ਆਪਣਾ ਜਿਹੜਾ ਸਰੂਪ ਉਹਨੂੰ ਸਹੀ ਕੀਏ, ਨਿਚੇ ਕਰ ਲਈਏ ਚੰਗੀ ਤਰ੍ਹਾਂ। ਤਬ ਸਾਹਿਬ ਨੇ ਕਹਿਓ ਸੁਣਾਈ, ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਸੁਣਾ ਕੇ ਇਹਨਾਂ ਨੂੰ ਕਿਹਾ। ਸਤ ਸੰਗਤ ਕੀ ਜਹ ਚਿਤ ਲਾਈ, ਮਹਾਰਾਜ ਕਹਿੰਦੇ ਵੀ ਚਿੱਤ ਲਾ ਕੇ ਜਿਹੜੀ ਚੰਗੀ ਸੰਗਤ ਹੈ ਨਾ ਗੁਰਮੁਖਾਂ ਦੀ ਉਹ ਤੁਸੀਂ ਕਰਿਆ ਕਰੋ। ਕਥਾ ਨੇਮ ਤੇ ਸੁਣੀਐ ਕਾਨ, ਜਿੱਥੇ ਸੰਗਤ ਵਿੱਚ ਕਥਾ ਹੁੰਦੀ ਹੋਵੇ ਉੱਥੇ ਕਹਿੰਦੇ ਨਿਯਮ ਨਾਲ ਜਾ ਕੇ ਕੰਨਾਂ ਨਾਲ ਧਿਆਨ ਦੇ ਕੇ ਸੁਣਿਆ ਕਰੋ। ਗੁਰ ਸਿੱਖਨ ਸੇਵਾ ਹਿਤ ਠਾਨ, ਫਿਰ ਸਾਰ ਸੰਗਤ ਵਿੱਚ ਗੁਰੂ ਕੇ ਸਿੱਖ ਹੈ ਉਹਨਾਂ ਦੀ ਪ੍ਰੇਮ ਨਾਲ ਤੁਸੀਂ ਸੇਵਾ ਵੀ ਕਰ ਲਿਆ ਕਰੋ। ਕਰੋ ਵਿਚਾਰਨ ਸਤਿਗੁਰ ਬਾਣੀ, ਫਿਰ ਸੰਗਤ ਵਿੱਚ ਰਹਿ ਕੇ ਜੋ ਸਤਿਗੁਰੂ ਦੀ ਪਵਿੱਤਰ ਬਾਣੀ ਉਹਦੀ ਵੀ ਵਿਚਾਰ ਕਰ ਲਿਆ ਕਰੋ। ਅਰਥ ਲਖੋ ਕਰ ਪ੍ਰੀਤ ਮਹਾਨੀ, ਮਹਾਨ ਪ੍ਰੀਤੀ ਕਰਕੇ ਜਿਹੜੇ ਗੁਰਬਾਣੀ ਵਿੱਚ ਅਰਥ ਹਨ ਮੈਨੇ ਹਨ ਉਹ ਵੀ ਜਾਣੋ। ਤਿਸਕੇ ਸਾਥ ਰਿਦਾ ਨਿਜ ਤੋਲੋ, ਫਿਰ ਜਿਹੜੀ ਗੁਰਬਾਣੀ ਉਹਦੇ ਸਾਥ ਆਪਣੇ ਹਿਰਦੇ ਨੂੰ ਧੋਲੋ, ਜਾਣੀ ਤੁਸੀਂ ਵੀ ਸਾਡੇ ਹਿਰਦੇ ਵਿੱਚ ਕੀ ਹੈ ਤੇ ਗੁਰੂ ਕੀ ਬਾਣੀ ਕੀ ਕਹਿ ਰਹੀ ਹੈ। ਦੁੱਖ ਸੁੱਖ ਵਿਖੈ ਨ ਕਬ ਹੂੰ ਡੋਲੋ, ਫਿਰ ਸਰੀਰ ਤੇ ਦੁੱਖ ਆ ਜਾਏ ਕਰਮਾਂ ਅਨੁਸਾਰ ਕੋਈ ਸੁੱਖ ਆਵੇ ਆਪਣੇ ਕਦੇ ਵੀ ਨਾ ਆਪਣੇ ਵੱਲੋਂ ਡੋਲੋ। ਤੁਮਰੀ ਪ੍ਰੀਤ ਜਾਨ ਬਚ ਕਹੇ, ਮਹਾਨੰਦ ਵਿਧੀ ਚਾਹੁੰਦੇ ਤਾਂ ਤੁਹਾਡੇ ਅੰਦਰਲੀ ਸੱਚੀ ਸੁੱਚੀ ਪ੍ਰੀਤੀ ਜਾਣ ਕੇ ਅਸੀਂ ਐਸੇ ਬਚਨ ਕਹਿ ਦਿੱਤੇ। ਇਮ ਜੇ ਕਰਹੋ ਰੂਪ ਨਿਜ ਲਹੇ, ਇਸ ਤਰ੍ਹਾਂ ਜੇ ਤੁਸੀਂ ਚੰਗੀ ਸੰਗਤ ਕਰੋਗੇ, ਨੇਮ ਨਾਲ ਕਥਾ ਸੁਣੋਗੇ, ਗੁਰਸਿੱਖਾਂ ਦੀ ਸੇਵਾ ਕਰੋਗੇ, ਆਪਣੇ ਸਰੂਪ ਨੂੰ ਜਾਣ ਲਓਗੇ। ਇਮ ਸਤਿਗੁਰ ਕੋ ਸੁਣ ਉਪਦੇਸ਼, ਕਵੀ ਜੀ ਕਹਿੰਦੇ ਇਸ ਤਰ੍ਹਾਂ ਉਹ ਸਤਿਗੁਰੂ ਜੀ ਦਾ ਇਹ ਦੋਹਾਂ ਨੇ ਉਪਦੇਸ਼ ਸੁਣ ਕੇ ਕਰਨ ਲੱਗੇ ਤੇ ਮਕਾਜ ਹਕਾਰ ਹਮੇਸ਼। ਇਸ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਸੀ ਉਹ ਜਿਹੜਾ ਕੰਮ ਹਮੇਸ਼ਾ ਕਰਨ ਲੱਗ ਪਏ, ਸੰਗਤ ਕਰਨ ਲੱਗ ਕੇ, ਕਥਾ ਸੁਣਨ ਲੱਗ ਪਏ, ਗੁਰਸਿੱਖਾਂ ਦੀ ਸੇਵਾ ਵਿੱਚ ਜੁੜ ਗਏ। ਸਮਾਂ ਪਾਏ ਹੋਇਆ ਨਿਜ ਗਿਆਨ, ਜਿਹੜਾ ਕੋਈ ਸਮਾਂ ਪਾਇਆ ਸਮਾਂ ਪੂਰਾ ਹੋਇਆ ਫਿਰ ਇਹਨਾਂ ਨੇ ਆਪਣੇ ਸਰੂਪ ਦਾ ਗਿਆਨ ਪਾ ਲਿਆ। ਇੰਨੇ ਕਰਮ ਬੰਦ ਗਨ ਹਾਨ, ਜਿੰਨੇ ਕਹਿੰਦੇ ਮੋਹ ਮਮਤਾ ਦੇ ਬੰਧਨ ਵਿੱਚ ਪਾਉਣ ਵਾਲੇ ਕਰਮ ਸੀ ਉਹ ਸਾਰੇ ਨਾਸ਼ ਕਰ ਲਏ। ਗੁਰ ਸਿੱਖਨ ਕੀ ਪਦਵੀ ਪਾਈ, ਇਸ ਤਰ੍ਹਾਂ ਜਿਹੜੇ ਗੁਰਮੁਖ ਗੁਰਸਿੱਖ ਹੈ ਉਹਨਾਂ ਦੀ ਪਦਵੀ ਇਹਨਾਂ ਨੇ ਪਾ ਲਈ ਹੈ, ਸਿੱਖਾਂ ਵਿੱਚ ਇਹਨਾਂ ਦਾ ਨਾਂ ਆ ਗਿਆ ਹੈ। ਅੰਤਕਾਰ ਗੁਰ ਲੀਨ ਮਿਲਾਈ, ਜਦੋਂ ਅੰਤ ਦਾ ਸਮਾਂ ਆਇਆ ਹੈ ਸਤਿਗੁਰੂ ਨੇ ਇਹਨਾਂ ਨੂੰ ਆਪਣੇ ਸਰੂਪ ਵਿੱਚ ਲੀਨ ਕਰ ਲਿਆ ਹੈ, ਆਪਣੇ ਵਿੱਚ ਭੇਦ ਕਰ ਲਿਆ ਮਿਲਾ ਲਿਆ। ਤੋ ਖੋਸਲਾ ਧਰਮ ਦਾਸ, ਇੱਕ ਧਰਮੋਂ ਦਾਸ ਸੀ ਖੋਸਲੇ ਗੋਤ ਦਾ, ਇਹ ਖੱਤਰੀਆਂ ਦੀ ਇੱਕ ਜਾਤੀ ਹੈ। ਖੋਸਲੇ ਗੋਤ ਦਾ ਇਹ ਖੱਤਰੀਆਂ ਵਿੱਚੋਂ ਧਰਮੋਂ ਦਾਸ ਸੀ। ਇੱਕ ਤਕਿਆਰਾ ਡੂਗਰ ਦਾਸ, ਇੱਕ ਤਕਿਆਰੇ ਗੋਤ ਦਾ ਡੂਗਰ ਦਾਸ ਹੈ ਸੀ। ਦੀਪਾ ਅਰ ਜੇਠਾ ਸੰਸਾਰੂ। ਹਾਂ, ਤੀਸਰਾ ਸੀ ਭਾਈ ਦੀਪਾ ਜੀ, ਚੌਥਾ ਭਾਈ ਜੇਠਾ ਜੀ, ਪੰਜਵਾਂ ਸੰਸਾਰੂ ਜੀ ਸਨ। ਬੂਲਾ ਅਪਰ ਤੀਰਥਾ ਚਾਰੂ। ਸੇਵਾ ਸੀ ਭਾਈ ਬੂਲਾ ਜੀ, ਅਪਰ ਹੋਰ ਕਹਿੰਦੇ ਸੋਹਣੇ ਸੁਭਾਅ ਵਾਲਾ ਸਤਵਾਂ ਤੀਰਥਾ ਗੁਰਸਿੱਖ ਸੀ। ਮਿਲ ਕਰ ਸਪਤ ਸਿੱਖ ਇਹ ਆਏ। ਇਹ ਜਿਹੜੇ ਸਤ ਗੁਰਸਿੱਖ ਆਪੋ ਵਿੱਚ ਹੀ ਮਿਲ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ। ਸ੍ਰੀ ਗੁਰੂ ਰਾਮਦਾਸ ਜਿਸ ਥਾਏ, ਸਤਿਗੁਰੂ ਰਾਮਦਾਸ ਸਾਹਿਬ ਜੀ ਜਿਸ ਸਥਾਨ ਵਿੱਚ ਵਿਰਾਜਮਾਨ ਸਨ। ਨਮੋ ਕਰੀ ਬਹੁ ਬਿਨੈ ਪ੍ਰਕਾਸ਼। ਹਾਂ, ਬਹੁਤੀਆਂ ਬੇਨਤੀਆਂ ਕਰਦਿਆਂ ਕਰਦਿਆਂ ਇਹਨਾਂ ਨੇ ਨਮਸਕਾਰ ਕੀਤੀ ਸਤਿਗੁਰੂ ਅੱਗੇ। ਹੱਥ ਜੋੜ ਕਰ ਬੈਠੇ ਪਾਸ, ਫਿਰ ਦੋਵੇਂ ਹੱਥ ਜੋੜ ਕੇ ਸੱਤੇ ਗੁਰਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਬੈਠ ਗਏ। ਸਰਨ ਪਰੇ ਰਾਵਰ ਦਰਬਾਰ, ਬੇਨਤੀਆਂ ਕਰਨ ਲੱਗੇ, ਹੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਆਪ ਜੀ ਦੇ ਪਾਵਨ ਦਰਬਾਰ ਦੇ ਸ਼ਰਨ ਵਿੱਚ ਹੀ ਆ ਪਏ ਹਾਂ। ਕਰਹੁ ਉਦਾਹਰਨ ਕਿਸੇ ਪ੍ਰਕਾਰ, ਕਿਸੇ ਕਿਸੇ ਨਾ ਕਿਸੇ ਪ੍ਰਕਾਰ ਢੰਗ ਨਾਲ ਸਾਡਾ ਵੀ ਮਾਰਾ ਉਧਾਰ ਕਰ ਦਿਓ। ਰਾਮਦਾਸ ਸਤਿਗੁਰੂ ਉਚਾਰਾ, ਇਹਨਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ, ਪ੍ਰਥਮ ਤਜਹੋ ਮਨ ਕੋ ਹੰਕਾਰਾ। ਜੇ ਤੁਸੀਂ ਆਪਣਾ ਉਧਾਰ ਕਰਿਆ ਚਾਹੁੰਦੇ, ਸਭ ਤੋਂ ਪਹਿਲਾਂ ਜਿਹੜਾ ਮਨ ਦਾ ਹੰਕਾਰ ਉਹ ਛੱਡ ਦਿਓ। ਮਨ ਦੇ ਵਿੱਚ ਕੋਈ ਹੰਕਾਰ ਗੁਮਾਨ ਨਾ ਕਰੋ। ਕਹੋ ਨਮਰਤਾ ਤਿਆਗੋ ਮਤਸਰ, ਮਨ ਵਿੱਚੋਂ ਹੰਕਾਰ ਨੂੰ ਛੱਡ ਕੇ ਉਹਦੇ ਥਾਂ ਨਿਮਰਤਾ ਗ੍ਰਹਿਣ ਕਰ ਲਓ, ਤੇ ਦੂਸਰਿਆਂ ਨਾਲ ਜਿਹੜੀ ਈਰਖਾ ਉਰਖਾ ਜੀ ਕਰਨੀ ਉਹ ਵੀ ਛੱਡ ਦੇਵੋ। ਕਰਹੋ ਨਾ ਨਿੰਦਾ ਅਵਗੁਣ ਪਰ ਹਰ, ਐਵੇਂ ਨਿੰਦਿਆ ਨਾ ਅਣਹੋਈ ਕਰਿਆ ਕਰੋ, ਜਿਹੜੇ ਅਵਗੁਣ ਕਰਨੇ ਉਹਨਾਂ ਨੂੰ ਵੀ ਪਰ ਹਰ ਕੀਏ ਤਿਆਗ ਦੇਵੋ। ਜੇ ਘਰ ਆਇਓ ਸਿੱਖ ਨਿਹਰਿਆ, ਜੇ ਆਪਣੇ ਘਰ ਵਿੱਚ ਕੋਈ ਆਇਆ ਗੁਰੂ ਕਾ ਸਿੱਖ ਤੁਸੀਂ ਵੇਖੋ, ਨਿਜ ਨਿਜ ਘਰ ਤੇ ਸੇਵਾ ਕਰੀਏ ਹੈ। ਫਿਰ ਉਸ ਗੁਰ ਸਿੱਖ ਦੀ ਆਪਣੇ ਆਪਣੇ ਘਰ ਤੋਂ ਵੀ ਤਕੜੇ ਹੋ ਕੇ ਸੇਵਾ ਟਹਿਲ ਕਰਿਆ। ਭੋਜਨ ਵਸਤਰ ਭਾਉ ਧਰ ਕੀਜੈ ਹੈ, ਜਿਹੜਾ ਭੋਜਨ ਹੈ ਜਾਂ ਵਸਤਰ ਉਹ ਬੜਾ ਪ੍ਰੇਮ ਧਾਰ ਕੇ ਉਹਨੂੰ ਦੇਣਾ ਕਰੀਏ। ਦੀਜਾ ਪਾਠ ਸ਼ੁੱਧ ਹੈ, ਮਾਨੋਹ ਬਾਕ ਨਾ ਫੇਰਨ ਕੀਜੈ। ਜਿਹੜਾ ਗੁਰਸਿੱਖ ਕੋਈ ਬਚਨ ਕਹੋ ਖਿੜੇ ਮੱਥੇ ਮੰਨਿਆ ਕਰੋ, ਗੁਰਸਿੱਖ ਦੇ ਬਚਨ ਨੂੰ ਵੀ ਫੇਰਨ ਕੀਏ ਮੋੜਨਾ ਨਾ ਕਰਿਓ। ਜੇ ਸਿੱਖ ਕੋ ਹੋਏ ਕਾਜ ਵਡੇਰਾ, ਜੇ ਵੀ ਗੁਰੂ ਕੇ ਸਿੱਖ ਦਾ ਕੋਈ ਬਹੁਤ ਵੱਡਾ ਕੰਮ ਹੋਵੇ, ਬਿਨ ਧਨ ਸਰ ਹੈ ਨਾ ਜੋ ਅਸ ਹੇਰਾ। ਜੇ ਤੁਸੀਂ ਐਸਾ ਵੇਖ ਲਓ ਵੀ ਇਹ ਧਨ ਦਿੱਤੇ ਤੋਂ ਬਗੈਰ ਦਾ ਕੰਮ ਨੀ ਪੂਰਾ ਹੋ ਸਕਣਾ। ਸਭ ਮਿਲ ਕਰ ਉਚਰਹ ਅਰਦਾਸ, ਫਿਰ ਸਾਰੇ ਗੁਰਸਿੱਖ ਕਹਿੰਦੇ ਮਿਲ ਜੁੜ ਕੇ ਇੱਕ ਦੂਸਰੇ ਨੂੰ ਬੇਨਤੀ ਕਹਿ ਲਓ। ਸਭ ਤੇ ਇੱਕ ਥਲ ਕਰ ਨਿਜ ਪਾਸ, ਸਾਰੇ ਗੁਰਸਿੱਖਾਂ ਤੋਂ ਇੱਕ ਥਾਂ ਇਕੱਠਾ ਕਰਕੇ ਆਪਣੇ ਕੋਲ। ਸਿੱਖ ਕੋ ਕਾਰਜ ਦੀਜੈ ਸਾਰ, ਇਸ ਤਰ੍ਹਾਂ ਵੀ ਇਕੱਠਾ ਕਰਕੇ ਉਹ ਜੇ ਸਿੱਖ ਦਾ ਮਹਾਨ ਕੰਮ ਹੈ ਉਹਨੂੰ ਸਾਰ ਦਿਆ ਪੂਰਾ ਕਰ ਦਿਆ। ਤਪ ਪ੍ਰਾਪਤ ਤੁਮ ਕੋ ਸੁਖ ਸਾਰ, ਫਿਰ ਵੀ ਤੁਹਾਨੂੰ ਜਿਹੜਾ ਸ੍ਰੇਸ਼ਟ ਸੁਖ ਹੈ ਨਾ ਸਰੂਪ ਦਾ ਉਹ ਪ੍ਰਾਪਤ ਹੋ ਜਾਏ। ਜਹ ਸਤ ਸੰਗਤ ਕੋ ਸਮੁਦਾਏ, ਜਿੱਥੇ ਵੀ ਸਤਸੰਗਤ ਬਹੁਤਾ ਬਹੁਤੀ ਹੁੰਦੀ, ਜ਼ਿਆਦਾਤਰ ਸਮਾਂ ਸਤਸੰਗਤ ਹੁੰਦੀ ਹੋਵੇ। ਕਥਾ ਕੀਰਤਨ ਕਰ ਹੈ ਬਣਾਏ, ਸੰਗਤ ਵਿੱਚ ਬਣਾ ਸਵਾਰ ਕੇ ਕਥਾ ਕੀਰਤਨ ਕਰਦੇ ਹਨ। ਤਹਾਂ ਜਾਏ ਸੰਧਿਆ ਅਰ ਪ੍ਰਾਤੀ, ਉਸੇ ਵੀ ਕਥਾ ਕੀਰਤਨ ਵਾਲੀ ਸੰਗਤ ਦੇ ਵਿੱਚ ਸੁਬਹ ਵੀ ਜਾਇਆ ਕਰ ਤੇ ਸ਼ਾਮ ਨੂੰ ਵੀ ਤੁਸੀਂ ਚਲੇ ਜਾਇਆ ਕਰੋ। ਧਰੋ ਪ੍ਰੀਤ ਕਰ ਮਤ ਕੋ ਰਾਤੀ, ਬੁੱਧੀ ਨੂੰ ਸਤਸੰਗਤ ਵਾਲ ਵਿੱਚ ਰੱਤੀ ਕਰਕੇ ਨਾ ਰਨ ਪ੍ਰੀਤੀ ਵਾਲੀ ਕਰਕੇ ਉੱਥੇ ਤੁਸੀਂ ਪ੍ਰੀਤੀ ਕਰਕੇ ਜਾਇਆ ਕਰੋ। ਜਿਸ ਮਹਿ ਜਥਾ ਸ਼ਕਤ ਹੋਏ ਆਵੇ ਹੈ, ਫਿਰ ਤੁਹਾਡੇ ਵਿੱਚੋਂ ਜਿਸ ਤਰ੍ਹਾਂ ਦੀ ਕਿਸੇ ਦੇ ਵੀ ਸ਼ਕਤੀ ਤਾਕਤ ਹੋਏ ਆਵੇ। ਧਰਮ ਸਾਲ ਆਪੇ ਬਨਵਾਵੇ ਹੈ, ਗੁਰੂ ਕਾ ਸਿੱਖ ਆਪ ਹੀ ਧਰਮ ਦੀ ਜਗ੍ਹਾ ਤਕੜਾ ਹੋ ਕੇ ਬਨਵਾ ਲਵੇ। ਜਿਸ ਮਹਿ ਰੱਖ ਹੈ ਹੈ ਸਿੱਖ ਟਿਕਾਏ। ਉਹ ਜਿਹੜੀ ਧਰਮ ਦਾ ਜਗ੍ਹਾ ਬਣਾਈ, ਉਹਦੇ ਵਿੱਚ ਕੋਈ ਗੁਰੂ ਕਾ ਸਿੱਖ ਜਿਹੜਾ ਉਹਨੂੰ ਟਿਕਾ ਕੇ ਰੱਖੇ। ਪੰਥੀ ਕੋ ਭੋਜਨ ਮਿਲ ਜਾਏ, ਜਿੱਥੇ ਕੋਈ ਰਾਹੀ ਪਾਂਧੀ ਨੂੰ ਕੋਈ ਗੁਰੂ ਕਾ ਲੰਗਰ ਭੋਜਨ ਮਿਲ ਜਾਵੇ। ਇੱਕ ਸਿੱਖ ਦੇਹੇ ਕੇ ਸਭ ਮਿਲਦੇ ਹੈ। ਆਹ ਜਿਹੜਾ ਰਾਹੀ ਪਾਂਧੀ ਹੈ ਉਹਨੂੰ ਇੱਕੋ ਸਿੱਖ ਕਹਿੰਦੇ ਭੋਜਨ ਛਕਾਉਣਾ ਕਰੇ, ਇੱਕੋ ਸਿੱਖ ਦੇਵੇ ਜਾਂ ਸਾਰੇ ਮਿਲ ਕੇ ਦੇਣ। ਸਿਮਰਹਿ ਨਾਮ ਸੁਜਨ ਕੋ ਸੇਵੈ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਨਾ ਤੇ ਜਿਹੜੇ ਸ੍ਰੇਸ਼ਟ ਗੁਰਸਿੱਖ ਜਨ ਉਹਨਾਂ ਦੀ ਸੇਵਾ ਕਰਨ। ਕਹਾ ਮਹਾਤਮ ਇਸ ਕੋ ਕਹੀਐ ਹੈ। ਇਹ ਵੀ ਗੁਰਸਿੱਖੋ, ਜਿਹੜਾ ਸਿੱਖਾਂ ਦੀ ਸੇਵਾ ਕਰਨੀ ਇਹਦਾ ਜਿਹੜਾ ਮਹਾਤਮਾ ਕਿੱਥੋਂ ਤੱਕ ਤੁਹਾਨੂੰ ਕਹੀਏ। ਪੁੰਨ ਪਦਾਰਥ ਸਾਹਮਣੇ ਲਹੀਐ ਹੈ। ਜਿਹੜਾ ਪੁੰਨ ਕਰਨਾ ਇਹਦੇ ਸਮਾਨ ਤਾਂ ਕੋਈ ਹੋਰ ਪਦਾਰਥ ਦੇ ਜਾਂ ਜਾਣਿਆ ਨੀ ਜਾਂਦਾ, ਵੇਖਿਆ ਹੀ ਨੀ ਜਾਂਦਾ। ਇਸ ਜਗ ਮਹਿ ਸੁਖ ਪਾਏ ਘਨੇਰਾ। ਜਿਹੜਾ ਵੀ ਗੁਰਸਿੱਖਾਂ ਦੀ ਸੇਵਾ ਕਰਨ ਨੂੰ ਪੁੰਨ ਕਰ ਰਿਹਾ ਉਹ ਇਸ ਸੰਸਾਰ ਦੇ ਵਿੱਚ ਬੜਾ ਭਾਰੀ ਸੁਖ ਪਾਉਂਦਾ ਹੈ। ਅੰਤ ਗੁਰੂ ਢਿੱਗ ਲਹਿ ਬਸੇਰਾ। ਜਦੋਂ ਅੰਤ ਦਾ ਸਮਾਂ ਹੁੰਦਾ ਫਿਰ ਗੁਰੂ ਨਾਨਕ ਸਾਹਿਬ ਦੇ ਪਾਸ ਹੀ ਆਪਣਾ ਵਾਸਾ ਲੈਂਦਾ ਹੈ। ਪਾਛਲ ਰਾਤ ਕਰੋ ਇਸ਼ਨਾਨ। ਕਹਿੰਦੇ ਹਮੇਸ਼ਾ ਅੰਮ੍ਰਿਤ ਵੇਲੇ ਪਿਛਲੀ ਰਾਤੀ ਉੱਠ ਕੇ ਇਸ਼ਨਾਨ ਕਰ ਲਿਆ ਕਰੋ। ਗੁਰਬਾਣੀ ਪੜ੍ਹੀ ਹੈ ਹਿਤ ਠਾਨ। ਬੜਾ ਹਿਤ ਧਾਰ ਕੇ ਪ੍ਰੇਮ ਧਾਰ ਕੇ ਗੁਰਬਾਣੀ ਨੂੰ ਪੜਿਆ ਕਰੀਏ। ਸੁਣ ਉਪਦੇਸ਼ ਕਮਾਵਨ ਲਾਗੇ। ਇਸ ਤਰ੍ਹਾਂ ਇਹ ਸੱਤੇ ਗੁਰਸਿੱਖ ਗੁਰੂ ਰਾਮਦਾਸ ਸਾਹਿਬ ਜੀ ਤੋਂ ਪਾਵਨ ਪਵਿੱਤਰ ਉਪਦੇਸ਼ ਸੁਣ ਕੇ ਉਹਨੂੰ ਕਮਾਉਣ ਲੱਗ ਪਏ ਹਨ। ਗੁਰੂ ਪ੍ਰੇਮ ਭਾਗੇ ਵੱਡ ਭਾਗੇ। ਵੱਡੇ ਭਾਗਾਂ ਵਾਲੇ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਰੰਗੇ ਗਏ। ਅੰਤ ਸਮੇਂ ਸਤਿਗੁਰ ਕੇ ਪਾਸ। ਜਦੋਂ ਅੰਤ ਦਾ ਸਮਾਂ ਆਇਆ ਹੈ ਸਰੀਰ ਛੱਡ ਕੇ ਸਤਿਗੁਰੂ ਦੇ ਪਾਸ। ਪ੍ਰਾਪਤ ਭਏ ਆਨੰਦ ਪ੍ਰਕਾਸ਼। ਜਾਂ ਪ੍ਰਾਪਤ ਹੋਏ ਸਤਿਗੁਰੂ ਨੂੰ ਜਾਂ ਮਿਲਿਆ ਬੜਾ ਆਨੰਦ ਪ੍ਰਗਟ ਕਰਦੇ ਹੋਏ। ਧਰ ਸ਼ਰਧਾ ਜਾਪਾ ਅਰਮਈਆ। ਇਹਨਾਂ ਵਾਂਗ ਕਹਿੰਦੇ ਸ਼ਰਧਾ ਧਾਰ ਕੇ ਜਾਪਾ ਜੀ ਅਤੇ ਮਈਆ ਜੀ ਦੋ ਗੁਰਸਿੱਖ। ਖੁੱਲਰ ਜਾਤ ਨਾਮ ਜਿਸ ਨਈਆ। ਖੁੱਲਰ ਜਾਤੀ ਦੇ ਨਾਮ ਜਿਨ੍ਹਾਂ ਦਾ ਏ। ਤੁਲਸਾ ਵਹਿਰਾ ਮਿਲ ਸਿੱਖ ਚਾਰੇ। ਇਹ ਤੁਲਸਾ ਜੋ ਬਹੁਰਾ ਗੋਦ ਦਾ ਸੀ ਇਹ ਚਾਰੇ ਗੁਰਸਿੱਖ ਮਿਲ ਕੇ ਸਤਿਗੁਰ ਰਾਮਦਾਸ ਕੇ ਦੁਆਰੇ। ਸਤਿਗੁਰੂ ਰਾਮਦਾਸ ਸਾਹਿਬ ਜੀ ਪਾਵਨ ਦਰਬਾਰ ਵਿਖੇ ਆਏ। ਪ੍ਰਵੇਸ਼ੇ ਦਰਸ਼ਨ ਪਾਇਓ। ਦਰਬਾਰ ਵਿੱਚ ਆ ਪ੍ਰਵੇਸ਼ ਹੋਏ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ। ਸਭ ਤੋਂ ਪਹਿਲਾਂ ਇਹਨਾਂ ਨੇ ਦਰਸ਼ਨ ਪਾਏ। ਕੀਨ ਬੰਦਨਾ ਸੀਸ ਨਿਵਾਇਓ। ਸਿਰ ਨਵਾ ਨਵਾ ਕੇ ਨਮਸਕਾਰਾਂ ਕੀਤੀਆਂ। ਜੁਗ ਕਰ ਜੋਰਤ ਅਰ ਅਰਜ ਗੁਬਖਾਨੇ। ਇਹ ਦੋਵੇਂ ਹੱਥ ਜੋੜ ਕੇ ਚੌਹਾਂ ਨੇ ਅਰਜ ਕਹੀ ਬੇਨਤੀ ਕਹੀ ਹੈ। ਦੇਹ ਉਪਦੇਸ਼ ਆਪਣ ਜਨ ਜਾਣੇ। ਮਹਾਰਾਜ ਸਾਨੂੰ ਵੀ ਆਪਣੇ ਸੇਵਕ ਜਨ ਜਾਣ ਕੇ ਸੁਭ ਉਪਦੇਸ਼ ਦੇਵੋ ਜੀ। ਰਹਿ ਗ੍ਰਿਸ਼ਤ ਮਹਿ ਕਹਿਓ ਕਮਾਵੈ। ਮਹਾਰਾਜ ਜੀ ਘਰ ਦੇ ਵਿੱਚ ਗ੍ਰਿਸ਼ਤ ਵਿੱਚ ਰਹਿੰਦੇ, ਉੱਥੇ ਘਰ ਵਿੱਚ ਰਹਿੰਦੇ ਆਪ ਜੀ ਦੇ ਉਪਦੇਸ਼ ਨੂੰ ਕਮਾ ਲਈਏ। ਜਿਸ ਤੇ ਹਮ ਸਿੱਖੀ ਪਦ ਪਾਵੈ। ਇਸ ਕਰਕੇ ਅਸੀਂ ਵੀ ਗੁਰੂ ਨਾਨਕ ਦੀ ਸਿੱਖੀ ਦਾ ਉਧਾਰ ਸੁਭਾਅ ਪਾ ਲਈਏ, ਗੁਰਸਿੱਖ ਕਹਾਉਣ ਦੇ ਹੱਕਦਾਰ ਹੋ ਜਾਏ। ਬਸ ਹੈ ਆਵਾਸ ਉਦਾਸੀ ਪਾਏ। ਘਰ ਦੇ ਵਿੱਚ ਮਾਰਾ ਪ੍ਰਾਮ ਤੇ ਪਾ ਕੇ ਅਸੀਂ ਬਸ ਦੇ ਰਹੀਏ। ਦਿਨ ਪ੍ਰਤ ਉਰ ਤੇ ਮੋਹ ਮਿਟਾਏ। ਹਮੇਸ਼ਾ ਸਾਡੇ ਹਿਰਦੇ ਵਿੱਚੋਂ ਜਿਹੜਾ ਮੋਹ ਹੈ ਵੀ ਮਿਟਾ ਦਈਏ। ਸ੍ਰੀ ਗੁਰੂ ਰਾਮਦਾਸ ਉਪਕਾਰੀ। ਜੋ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਵੱਡੇ ਪਰਉਪਕਾਰੀ ਹੈ। ਬਾਣੀ ਕਰੁਣਾ ਠਾਨ ਉਚਾਰੀ। ਬਹੁਤ ਜੀ ਕਿਰਪਾ ਕਰਦਿਆਂ ਬਚਨ ਕਿਹਾ ਆਪ ਜੀ ਨੇ। ਜਿਮ ਨਿਸ ਦਿਨ ਘਰ ਕਾਜ ਸੁਧਾਰੇ। ਗੁਰੂ ਮਹਾਰਾਜ ਕਹਿੰਦੇ ਵੀ ਜਿਵੇਂ ਤੁਸੀਂ ਰਾਤ ਦਿਨ ਆਪਣੇ ਘਰ ਦੇ ਕੰਮ ਬਣਾ ਸਵਾਰ ਕੇ ਕਰਦੇ ਰਹਿੰਦੇ ਹੋ। ਤੇ ਆਗਹ ਕਬਹੋ ਨਾ ਲਾਗਹ ਪਿਆਰੇ। ਘਰ ਦੇ ਕੰਮ ਧੰਦੇ ਸਾਨੂੰ ਬੜੇ ਪਿਆਰੇ ਲੱਗਦੇ ਤੇ ਦਾਨ ਉਹਨਾਂ ਕੰਮਾਂ ਨੂੰ ਛੱਡਦੇ ਹੀ ਨਹੀਂ। ਤਥਾ ਪਿਆਰ ਧਾਰਹ ਗੁਰਬਾਣੀ। ਇਸ ਤਰ੍ਹਾਂ ਕਹਿੰਦੇ ਜਿਹੜਾ ਪਿਆਰ ਹੈ ਨਾ ਤੁਸੀਂ ਗੁਰੂ ਕੀ ਬਾਣੀ ਪੜ੍ਹਨ ਵਿੱਚ ਧਾਰੋ। ਪਠਨ ਸੁਣਨ ਕੀ ਜਹਿ ਰੁਚ ਠਾਨੀ। ਬੜੀ ਰੁਚੀ ਕਰਕੇ ਗੁਰਬਾਣੀ ਬਾਣੀ ਨੂੰ ਕਹਿੰਦੇ ਪੜਿਆ ਕਰੋ ਅਥਵਾ ਸੁਣਿਆ ਕਰੋ। ਧਰਿਓ ਅਰਥ ਜੋ ਸ਼ਬਦ ਮਝਾਰਾ, ਫਿਰ ਗੁਰਬਾਣੀ ਦੇ ਸ਼ਬਦਾਂ ਵਿੱਚ ਜੋ ਵੀ ਅਰਥ ਰੱਖਿਆ ਮੈਂ ਨਾ ਸਿਧਾਂਤ ਰੱਖਿਆ ਹੋਇਆ, ਬਾਰ ਬਾਰ ਉਰ ਕਰ ਹੋ ਵਿਚਾਰਾ, ਉਸ ਸ਼ਬਦ ਅਰਥ ਦੀ ਸਿਧਾਂਤ ਦੀ ਮੁੜ ਮੁੜ ਕੇ ਹਿਰਦੇ ਵਿੱਚ ਵਿਚਾਰ ਕਰਿਆ ਕਰੋ। ਕਿਆ ਗੁਰ ਕਹੈ ਕਰੈ ਹਮ ਕਹਾਂ, ਇਹ ਸਤਿਗੁਰੂ ਬਾਣੀ ਦੁਆਰਾ ਕੀ ਕਹਿ ਰਹੇ, ਕੀ ਉਪਦੇਸ਼ ਕਰ ਰਹੇ ਅਤੇ ਅਸੀਂ ਕੀ ਕੁਝ ਕਰ ਕਰਾ ਰਹੇ ਹਾਂ। ਸਨੈ ਸਨੈ ਮੋਰਹ ਮਨ ਮਹਾ, ਹਾਂ ਕਹਿੰਦੇ ਜਿਹੜਾ ਮਨ ਹੈ ਨਾ ਹੌਲੀ ਹੌਲੀ ਇਸ ਪਾਸੇ ਤੋਂ ਮੋੜੋ, ਜਿੱਦਣ ਜੋ ਗੁਰਬਾਣੀ ਕਹਿ ਰਹੀ ਹੈ ਉਧਰ ਨੂੰ ਲਾਓ। ਮਮ ਸਰੀਰ ਕੋ ਧਾਰੋ ਧਿਆਨ, ਸਾਡਾ ਜਿਹੜਾ ਸਚਿਤ ਅਨੰਦ ਸਰੀਰ ਸਰੂਪ ਹੈ ਉਹਦਾ ਧਿਆਨ ਧਰਿਆ ਕਰੋ। ਅੰਮ੍ਰਿਤ ਵੇਲਾ ਪੁੰਨ ਮਹਾਨ, ਅੰਮ੍ਰਿਤ ਵੇਲੇ ਕਹਿੰਦੇ ਧਿਆਨ ਧਰਿਆ ਕਰੋ, ਇਹਦਾ ਬੜਾ ਭਾਰੀ ਮਹਾਨ ਪੁੰਨ ਹੈ। ਮਮ ਬਾਣੀ ਕੋ ਕਰਹੋ ਉਚਾਰਨ, ਸਾਡੀ ਜੋ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਉਹਦਾ ਉਚਾਰਨ ਕਰਿਆ ਕਰੋ, ਉਹਦਾ ਨਿਤਨੇਮ ਕਰਿਆ ਕਰੋ। ਮਿਲ ਸਿੱਖਣ ਤੇ ਅਰਥ ਵਿਚਾਰਨ, ਹਾਂ ਸਿੱਖਾਂ ਸੇਵਕਾਂ ਨਾਲ ਮਿਲ ਕੇ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰਿਆ ਕਰੋ। ਜਿਮਤ ਰੰਗ ਕੋ ਦੇਹ ਮਸਾਲਾ, ਜਿਵੇਂ ਜਿਹੜਾ ਸਵਾਰ ਹੁੰਦਾ ਹੈ ਜਾਂ ਘੋੜੇ ਦਾ ਮਾਲਕ ਹੁੰਦਾ ਹੈ, ਉਹ ਘੋੜੇ ਨੂੰ ਕਹਿੰਦੇ ਨਿਰੋਗ ਕਰਨ ਵਾਸਤੇ ਮੂੰਹ ਵਿੱਚ ਮਸਾਲਾ ਜਾ ਦਿੰਦਾ ਹੈ। ਬਹੁਰ ਕਰਹਿ ਕੀਜੈ ਚਿਰ ਕਾਲਾ, ਕਾਜੈ ਚਿਰ ਕਾਲਾ, ਫੇਰ ਕਹਿੰਦੇ ਜਿਹੜਾ ਮਾਲਕ ਨਾ ਘੋੜੇ ਦੇ ਮੂੰਹ ਵਿੱਚ ਮਸਾਲਾ ਜਾ ਪਾ ਕੇ ਬਹੁਤ ਸਮੇਂ ਤੱਕ ਕਾਜਾ ਕਰਦਾ ਹੈ, ਉਹਦਾ ਮੂੰਹ ਜਾ ਬੰਨ ਕੇ ਤੇ ਤਾਂ ਨੂੰ ਰੱਖਦਾ ਹੈ। ਤਬ ਤਬ ਹੋਏ ਰੋਗੀ ਹੋਏ ਨਿਰੋਵਾ, ਫੇਰ ਕਹਿੰਦੇ ਜਿਹੜਾ ਘੋੜਾ ਹੈ ਉਹ ਨਿਰੋਗ ਹੋ ਜਾਣ ਤੰਦਰੁਸਤ ਤਕੜਾ ਹੋ ਜਾਂਦਾ ਹੈ। ਤਾਂ ਜਿਹੜਾ ਘੋੜਾ ਰੋਗੀ ਉਹ ਨਿਰੋਗ ਹੋ ਜਾਂਦਾ, ਰੋਗ ਤੋਂ ਰਹਿਤ ਹੋ ਜਾਂਦਾ, ਇੱਕ ਮਸਾਲਾ ਜਾ ਉਹ ਮੂੰਹ ਵਿੱਚ ਪਾ ਕੇ ਨਾ ਤੇ ਇਸ ਤਰ੍ਹਾਂ ਮੂੰਹ ਜਾ ਬੰਨ ਕੇ ਉੱਪਰ ਨੂੰ ਕਰ ਦਿੰਦੇ ਨੇ ਤੇ ਉਹ ਫਿਰ ਦੋ ਪਾਸਿਆਂ ਦੀ ਹੌਲੀ ਹੌਲੀ ਉਹ ਜਿਹੜਾ ਘੋੜੇ ਦੀ ਬੈਬਾਦੀ ਜੀ ਉਹ ਲੜਾਂ ਜਿਹੀਆਂ ਕਰਕੇ ਹੇਠਾਂ ਨੂੰ ਡਿੱਗੀ ਜਾਂਦੀ ਹੈ ਅਤੇ ਉਹ ਜਿਹੜਾ ਮਸਾਲਾ ਹੈ ਫਿਰ ਜਦੋਂ ਮੂੰਹ ਉੱਪਰ ਨੂੰ ਬੰਨ ਦਿੰਦੇ ਉਹ ਨਹੀਂ ਤਾਂ ਘੋੜਾ ਮੂੰਹ ਤਾਣਾ ਹੁੰਦਾ ਅੰਦਰ ਨਹੀਂ ਲਗਾਉਂਦਾ ਹੈ। ਇਸ ਕਰਕੇ ਉਹ ਮਸਾਲਾ ਜਿਹਾ ਪਾ ਕੇ ਅਤੇ ਮੂੰਹ ਬੰਨ ਕੇ ਉੱਪਰ ਨੂੰ ਕਰ ਦਿੰਦੇ, ਫਿਰ ਉਹ ਮਸਾਲਾ ਅੰਦਰ ਲੰਘਾ ਲੈਂਦਾ, ਉਹ ਅੰਦਰ ਲੰਘਾਉਣ ਕਰਕੇ ਫਿਰ ਮੁੱਖ ਦੇ ਦੋ ਜਵਾੜਿਆਂ ਰਾਹੀਂ ਉਹ ਫਿਰ ਲਾਲਾਂ ਜਿਹੀਆਂ ਬਹਿਬਾਦੀ ਜੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਉਹ ਬਹਿਬਾਦੀ 'ਚ ਨਿਕਲ ਕੇ ਨਿਰੋਗ ਹੋ ਜਾਂਦਾ ਘੋੜਾ। ਉਹ ਜਿਹੜਾ ਮਸਾਲਾ ਜਿਹਾ ਦੇ ਕੇ ਮੂੰਹ ਜਿਹਾ ਬੰਨ ਕੇ ਮੂੰਹ ਨੂੰ ਉੱਪਰ ਕਰਕੇ ਕੁਝ ਸਮਾਂ ਰੱਖਣਾ ਉਹਨੂੰ ਕਾਜਾ ਕਰਨਾ ਕਹਿੰਦੇ ਹਨ। ਇਸ ਕਰਕੇ ਕਈ ਵਾਰੀ ਹੁੰਦਾ ਵੀ ਕਾਜਾ ਕੀ ਹੈ, ਉਸ ਗੱਲ ਇੰਨੀ ਮੂੰਹ 'ਚ ਮਸਾਲਾ ਪਾ ਕੇ ਮੂੰਹ ਬੰਨ ਕੇ ਮੂੰਹ ਨੂੰ ਉੱਪਰ ਕਰੀ ਰੱਖਣਾ ਕੁਝ ਸਮਾਂ, ਇਹਨੂੰ ਕਾਜਾ ਕਰਨੇ ਕਹਿੰਦੇ ਵੀ ਇਸ ਤਰ੍ਹਾਂ ਉਹ ਕਾਜਾ ਕਰ ਦਿੰਦਾ ਹੈ, ਮੂੰਹ ਤਾਂ ਨੂੰ ਰੱਖਦਾ ਹੈ, ਮਸਾਲਾ ਅੰਦਰ ਲੰਘ ਜਾਂਦਾ, ਜਿਸ ਕਰਕੇ ਘੋੜਾ ਗਰੋਗੀ ਜਿਹੜਾ ਨਵਾਂ ਨਿਰੋਗ ਹੋ ਜਾਂਦਾ। ਸਭ ਸਰੀਰ ਕੀ ਵਿਆਧੀ ਖੋਵਾ, ਜਿਹੜਾ ਮਸਾਲਾ ਜਾ ਦੇ ਕੇ ਕਾਜਾ ਕੀਤਾ ਹੁੰਦਾ ਨਾ ਕਹਿੰਦੇ ਸਰੀਰ ਦੀ ਜਿੰਨੀ ਵਿਆਧੀ ਬਿਮਾਰੀ ਉਹਨੂੰ ਉਹ ਖੋ ਦਿੰਦਾ ਹੈ ਮਸਾਲਾ। ਤਿਮ ਸਤਿਗੁਰ ਕੋ ਕਰ ਬੇ ਧਿਆਨ, ਇਵੇਂ ਜਿਹੜਾ ਸਤਿਗੁਰੂ ਜੀ ਦੇ ਸ਼ਬਦ ਦਾ ਬਾਣੀ ਦਾ ਧਿਆਨ ਕਰਨਾ ਹੈ। ਹਿਰਦੇ ਧਾਰਨ ਪ੍ਰੇਮ ਮਹਾਨ, ਹਿਰਦੇ ਵਿੱਚ ਬਹੁਤਾ ਪ੍ਰੇਮ ਧਾਰਨਾ ਹੈ, ਭਾਵ ਜਿਹੜਾ ਸਤਿਗੁਰੂ ਦੇ ਸ਼ਬਦਾਂ ਦਾ ਧਿਆਨ ਕਰਨਾ ਇਹ ਸਮਝ ਲਓ ਮਸਾਲਾ ਹੈ। ਹਿਰਦੇ ਵਿੱਚ ਜਿਹੜਾ ਇਹਨੂੰ ਵਸਾਉਣਾ ਹੈ ਇਹ ਸਮਝ ਲਓ ਅੰਦਰ ਲੰਘਾ ਲੈਣਾ ਹੈ। ਸਿਮਰਹਿ ਵਾਹਿਗੁਰੂ ਸਤਨਾਮ, ਫਿਰ ਇਸੇ ਤਰ੍ਹਾਂ ਵੀ ਆ ਮੂੰਹ ਬੰਦ ਰੱਖਣਾ, ਵੀ ਇਧਰ ਉਧਰ ਖਾਣ ਪੀਣ ਵੱਲੋਂ ਗਲਤ ਮਤਲਬ ਪਸ ਪਰਹੇਜ ਰੱਖਣਾ, ਇਹਦੇ ਨਾਲ ਫਿਰ ਜਿਹੜਾ ਕੋਈ ਉਹ ਅੰਦਰਲੀ ਬਿਮਾਰੀ ਹੈ ਉਹ ਖਤਮ ਹੋ ਜਾਂਦੀ ਹੈ ਮੈਂ ਹੰਕਾਰ ਦੀ, ਅਤੇ ਇਹ ਜਿਹੜਾ ਮਨ ਰੂਪੀ ਘੋੜਾ ਹੈ ਨਿਰੋਗ ਹੋ ਜਾਂਦਾ ਹੈ, ਆਦਿ ਵਿਆਧ ਭਾਦ ਆਦਿ ਸਾਰਿਆਂ ਰੋਗਾਂ ਤੋਂ ਬਚ ਰਹਿੰਦਾ ਹੈ। ਇੱਥੇ ਕਹਿ ਰਹੇ ਹਨ ਤਬ ਨਾਸ ਹੈ ਹਉ ਮੈਂ ਵੱਡ ਆਮ, ਇਸ ਤਰ੍ਹਾਂ ਫਿਰ ਸਤਨਾਮ ਵਾਹਿਗੁਰੂ ਸਿਮਰੇ, ਫਿਰ ਤਦੋਂ ਜਿਹੜਾ ਹਉਮੈ ਦਾ ਬਹੁਤ ਵੱਡਾ ਰੋਗ ਮਨ ਰੂਪੀ ਘੋੜੇ ਨੂੰ ਲੱਗਿਆ ਨਾਸ ਹੋ ਜਾਂਦਾ। ਮਨ ਤੁਰੰਗ ਵੱਡ ਮਨ ਤਰੰਗ ਬੜ ਸੁਧਤਾ ਪਾਵੈ। ਜਿਹੜਾ ਮਨ ਰੂਪੀ ਘੋੜਾ ਹੈ ਬੜੀ ਕਹਿੰਦੇ ਸੁਧਤਾਈ ਪਵਿੱਤਰਤਾਈ ਸਫਾਈ ਪਾ ਲੈਂਦਾ ਹੈ। ਗੁਰ ਅਨੁਸਾਰੀ ਹੋਏ ਥਿਰ ਤਾਵੈ, ਫਿਰ ਗੁਰੂ ਦੇ ਆਗਿਆ ਅਨੁਸਾਰੀ ਹੋ ਕੇ ਸਥਿਤ ਹੋਇਆ ਰਹਿੰਦਾ ਹੈ। ਪਾਇਨ ਵਿਚਰਤ ਸਿਮਰਹ ਨਾਮੋ, ਇਸੇ ਤਰ੍ਹਾਂ ਗੁਰਸਿੱਖੋ ਜਦੋਂ ਤੁਸੀਂ ਚਰਨਾਂ ਨਾਲ ਪੈਦਲ ਫਿਰਦੇ ਤੁਰਦੇ ਹੋਵੋ ਨਾ, ਸਵੇਰੇ ਵੀ ਵਾਹਿਗੁਰੂ ਵਾਹਿਗੁਰੂ ਨਾਮ ਸਿਮਰੀ ਜਾਇਆ ਕਰੋ। ਹਾਥਨ ਕਰੋ ਕਾਜ ਸਭ ਧਾਮੋ, ਤੇ ਕਰਦੇ ਜਿੰਨੇ ਕੰਮ ਧੰਦੇ ਉਹ ਹੱਥਾਂ ਨਾਲ ਕਰੀ ਕਰਾਈ ਜਾਇਆ ਕਰੋ। ਉਠਤ ਬੈਠਤ ਜਾਗਤ ਸੋਵਤ, ਕੰਮ ਕਰਦੇ ਬੈਠਦਿਆਂ ਹੋਇਆ, ਕੰਮ ਕਰਕੇ ਉੱਠਦਿਆਂ ਹੋਇਆ, ਜਾਗਦਿਆਂ ਹੋਇਆ, ਸੁਤਿਆਂ ਹੋਇਆ, ਸੁਣਤੇ ਸ਼੍ਰਵਣ ਬਿਲੋਚਨ ਜੋਵਤ, ਕੰਨਾਂ ਨਾਲ ਸੁਣਦਿਆਂ ਹੋਇਆ, ਅੱਖਾਂ ਨਾਲ ਵੇਖਦਿਆਂ ਹੋਇਆ, ਹਿਰਦਾ ਧਰੋ ਸਤਿਗੁਰ ਕੇ ਸੰਗ, ਕਹਿੰਦੇ ਜਿਹੜਾ ਆਪਣਾ ਹਿਰਦਾ ਉਹ ਸਤਿਗੁਰੂ ਦੇ ਸ਼ਬਦ ਨਾਲ ਕਹਿੰਦੇ ਜੋੜ ਕੇ ਰੱਖੋ। ਅਪਰ ਕਿਰਿਆ ਕਰੀਏ ਸਭ ਅੰਗ, ਹੋਰ ਜਿਹੜੀ ਬਾਕੀ ਸਰੀਰ ਦੀ ਕਿਰਿਆ ਉਹ ਸਾਰੇ ਅੰਗਾਂ ਨਾਲ ਕਰੋ, ਅੱਖਾਂ ਨਾਲ ਵੇਖੀ ਜਾਓ, ਕੰਨਾਂ ਨਾਲ ਸੁਣੀ ਜਾਓ, ਹੱਥਾਂ ਨਾਲ ਕਰੀ ਕਰਾਈ ਜਾਓ, ਪੈਰਾਂ ਨਾਲ ਤੁਰੀ ਫਿਰੀ ਜਾਓ, ਹਿਰਦਾ ਜਿਹੜਾ ਉਹ ਸਤਿਗੁਰੂ ਦੇ ਨਾਲ ਲਾਓ। ਜਿਮ ਸਿਰ ਘੱਟ ਬਹੁ ਬਾਤ ਬਨਾਵਤ, ਤੁਸੀਂ ਕਹੋਗੇ ਮਹਾਰਾਜ ਇਸ ਤਰ੍ਹਾਂ ਕਿਵੇਂ ਹੋ ਸਕਦਾ, ਕਿਵੇਂ ਦੇ ਜਿਵੇਂ ਸਿਆਣੀਆਂ ਲੜਕੀਆਂ ਸਿਰ ਤੇ ਕਟਾਰਿਆ ਚੱਕਿਆ ਹੁੰਦਾ ਪਾਣੀ ਦਾ, ਬੜੀਆਂ ਗੱਲਾਂ ਬਾਤਾਂ ਬਣਾ ਸਾਰ ਕੇ ਕਰਦੀਆਂ ਹੁੰਦੀਆਂ, ਹੱਥ ਹਿਲਾਵਤ ਮਾਰਗ ਜਾਵਤ, ਇਸ ਤਰ੍ਹਾਂ ਕਹਿੰਦੇ ਸਿਰ ਤੇ ਕੜਾ ਰੱਖਿਆ ਹੁੰਦਾ ਤੇ ਹੱਥ ਜਾ ਹਿਲਾਉਂਦੀਆਂ ਹੋਈਆਂ ਰਸਤੇ ਵਿੱਚ ਜਾਂਦੀਆਂ ਹੁੰਦੀਆਂ। ਤਉ ਘਟੇ ਸੋ ਮਨ ਤੇ ਜੁਰਿਓ, ਤਾਂ ਵੀ ਉਹਨਾਂ ਲੜਕੀਆਂ ਦਾ ਜਿਹੜਾ ਮਨ ਹੈ ਨਾ, ਰਸਤੇ ਵਿੱਚ ਜਾਂਦਿਆਂ ਹੱਥ ਨੂੰ ਮਿਲਾਉਂਦਿਆਂ ਹੋਇਆਂ ਜਿਹੜਾ ਮਨ ਹੈ ਉਹਨਾਂ ਦਾ ਘੜੇ ਵਿੱਚ ਜੁੜਿਆ ਹੁੰਦਾ ਹੈ। ਗ੍ਰਹਿ ਨਾ ਡੋਲਹਿ ਰਹਿ ਸੁਧਰਿਓ, ਮਨ ਘੜੇ ਨਾਲ ਜੁੜੇ ਹੋਣ ਕਰਕੇ ਘੜਾ ਡੋਲਦਾ ਨਹੀਂ, ਹਿਲਦਾ ਚੁਲਦੇ ਨਹੀਂ, ਇਸ ਚੀਜ਼ ਦੇ ਉੱਪਰ ਸਹੀ ਤਰ੍ਹਾਂ ਰੱਖਿਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਇਮ ਬ੍ਰਿਤ ਨਿਸਚਲ ਕਰ ਸੁਖ ਪਾਵੋ, ਇਸੇ ਤਰ੍ਹਾਂ ਤੁਸੀਂ ਆਪਣੇ ਮਨ ਦੀ ਬਿਰਤੀ ਨੂੰ ਅਚਲ ਕਰਕੇ ਸੁਖ ਪਾ ਲਓ। ਅੰਤ ਕਾਲ ਕੇਵਲ ਹੋਏ ਜਾਵੋ, ਅੰਦੇ ਸਮੇਂ ਤੁਸੀਂ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਜਾਵੋਗੇ। ਸ੍ਰੀ ਗੁਰ ਰਾਮਦਾਸ ਉਪਦੇਸ਼, ਸੋਹੇ ਮਾਨ ਸਤਿਗੁਰੂ ਰਾਮਦਾਸ ਦੇਵ ਜੀ ਨੇ ਐਸਾ ਜਿਹੜਾ ਪਾਵਨ ਪਿੱਤਰ ਉਪਦੇਸ਼ ਹੈ, ਚਾਰਹ ਸਿੱਖ ਕਮਾਏ ਹਮੇਸ਼ਾ, ਚੌਹਾਂ ਗੁਰਸਿੱਖਾਂ ਨੇ ਸੁਣ ਕੇ ਕਮਾਉਣ ਲੱਗ ਪਏ ਹਨ ਹਮੇਸ਼ਾ, ਸੇਵਤ ਰਹੇ ਸੁਜਾਵਤ ਜੀਵਤ, ਉਨਾ ਚਿਰ ਸਰੀਰ ਕਰਕੇ ਜਾਂਦੇ ਰਹੇ, ਉਨਾ ਚਿਰ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਅੰਤ ਸਮੀਪੀ ਗੁਰ ਕੇ ਥੀਵਤ, ਜਦੋਂ ਅੰਤ ਦਾ ਸਮਾਂ ਹੋਇਆ, ਸਰੀਰ ਛੱਡ ਕੇ ਗੁਰੂ ਮਹਾਰਾਜ ਦੇ ਨਜ਼ਦੀਕੀ ਹੋ ਗਏ, ਸਤਿਗੁਰੂ ਦੇ ਹਜ਼ੂਰੀ ਵਿੱਚ ਰਹਿਣ ਵਾਲੇ ਬਣ ਗਏ। ਦੋਹਰਾ ਜਿਸ ਪ੍ਰਕਾਰ ਸਤਿਗੁਰ ਪਿਤਾ, ਅੱਗੇ ਪ੍ਰਸੰਗ ਉਹੀ ਜਿਹੜਾ ਪਿੱਛੇ ਗੁਰੂ ਅਰਜਨ ਦੇਵ ਜੀ ਦਾ ਆਇਆ ਸੀ ਉਹ ਪ੍ਰਾਰੰਭ ਕਰ ਰਹੇ ਕਵੀ, ਜਿਸ ਪ੍ਰਕਾਰ ਸਤਿਗੁਰੂ ਰਾਮਦਾਸ ਦੇ ਪਿਤਾ ਜੀ ਨੇ ਕਰਤ ਦਿਵਸ ਪ੍ਰਤਕਾਰ, ਜਿਸ ਪ੍ਰਕਾਰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਜਿਹੜਾ ਕੋਈ ਕੰਮ ਕਾਰ ਕਰਦੇ ਹੈ। ਸ੍ਰੀ ਅਰਜਨ ਸੰਗਤ ਵਿਖੇ, ਇੱਧਰ ਲਾਹੌਰ ਸ਼ਹਿਰ ਦੇ ਵਿੱਚ ਰਹਿੰਦੇ ਹਾਂ, ਗੁਰੂ ਅਰਜਨ ਦੇਵ ਜੀ ਸੰਗਤ ਵਿੱਚ ਕਰਦੇ ਤਥਾ ਆਚਾਰ, ਉਸੇ ਤਰ੍ਹਾਂ ਦਾ ਕਰਤੱਵ ਵੀ ਗੁਰੂ ਰਾਮਦਾਸ ਦੇ ਪਿਤਾ ਵਾਂਗ ਹੀ ਕਰ ਰਹੇ। ਚੌਪਈ ਬੀਤ ਗਯੋ ਲਵਪੁਰ ਚਿਰਕਾਲ, ਲਾਹੌਰ ਸ਼ਹਿਰ ਦੇ ਵਿੱਚ ਰਹਿੰਦਿਆਂ ਕਾਫੀ ਸਮਾਂ ਲੰਘ ਗਿਆ, ਕਰੀ ਨ ਸਤਿਗੁਰ ਪੱਤਰ ਸੰਭਾਲ, ਪੁੱਤਰ ਸੰਭਾਲ, ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਪੁੱਤਰ ਦੀ ਸਾਰ ਸੰਭਾਲ ਨਹੀਂ ਕੀਤੀ, ਯਾਦ ਹੀ ਨਹੀਂ ਕੀਤਾ। ਜਿਤਕ ਨਿਕਟ ਵਰਤੀ ਗੁਰ ਕੇਰੇ, ਜਿੰਨੇ ਗੁਰੂ ਰਾਮਦਾਸ ਸਾਹਿਬ ਜੀ ਨੇੜੇ ਹੋ ਕੇ ਵਰਤਣ ਵਾਲੇ, ਨੇੜੇ ਹੋ ਕੇ ਰਹਿਣ ਵਾਲੇ ਸਨ, ਸਭ ਪ੍ਰਿਥੀਏ ਤੇ ਡਰ ਹੈ ਕਨੇਰੇ। ਉਹ ਸਾਰੇ ਦੇ ਸਾਰੇ ਜਿੰਨੇ ਮਸੰਦ ਹੈ ਦਾਸ, ਪ੍ਰਿਥੀ ਚੰਦ ਤੋਂ ਬਹੁਤੇ ਡਰਦੇ ਹੈ। ਜਿਮ ਤਿਸ ਕੋ ਰੁੱਖ ਦੇਖਣ ਕਰ ਹੈ, ਜਿਵੇਂ ਕਹਿੰਦੇ ਪ੍ਰਿਥੀ ਚੰਦ ਜੀ ਦਾ ਮੰਦਾ ਰੁੱਖ ਜਾ ਖਿਆਲ ਜਾ ਦੇਖਦੇ ਹਨ। ਤਿਮ ਵਰਤ ਹੈ ਅਰ ਬਦਨ ਉਚਾਰ ਹੈ, ਉਸੇ ਤਰ੍ਹਾਂ ਮਸੰਦ ਵਰਤਦੇ ਉਹੇ ਜਾ ਮੁੱਖੋਂ ਕੋਈ ਬਚਨ ਉਚਾਰਦੇ ਦੀ ਮਹਿਮਾ ਦਾ। ਬੋਲਤ ਕੋ ਸਨਮਾਨਿਤ ਕਨੇ, ਜਿਹੜਾ ਵੀ ਪ੍ਰਿਥੀ ਚੰਦ ਮੁੱਖੋਂ ਕੋਈ ਬਚਨ ਬੋਲਦਾ ਬੜਾ ਸਨਮਾਨ ਕਰਦੇ, ਵੀ ਬੜਾ ਸੋਹਣਾ ਤੁਸੀਂ ਬਚਨ ਕਿਹਾ ਜੀ ਮਹਾਰਾਜ। ਤਿਸ ਤੇ ਲੇਤ ਕਾਜ ਜੋ ਬਣੇ, ਜੇ ਘਰ ਦਾ ਕੋਈ ਕੰਮ ਆ ਬਣੇ ਫਿਰ ਉਹ ਪ੍ਰਿਥੀ ਚੰਦ ਤੋਂ ਹੀ ਕੋਈ ਮਾਇਆ ਮੂੰਗਾ ਲੈ ਲੈਂਦੇ ਹਨ। ਸ੍ਰੀ ਅਰਜਨ ਕੋ ਸਿਮਰਹਿ ਨਾਹਿਨ, ਇਸ ਕਰਕੇ ਜਿੰਨੇ ਮਸੰਦ ਹੈ ਗੁਰੂ ਅਰਜਨ ਦੇ ਮਾਰਨ ਤਾਂ ਕੋਈ ਚੇਤੇ ਹੀ ਨੀ ਕਰਦਾ ਹੈ। ਕਬ ਪ੍ਰਸੰਗ ਤੇ ਕਰ ਹੈ ਸਰਾਹਿਨ, ਪ੍ਰਿਥੀ ਚੰਦ ਕੋਲ ਬੈਠੇ ਕਰੇ ਕੋਈ ਗੱਲਬਾਤ ਕਰਦਿਆਂ ਪ੍ਰਸੰਗ ਕਰਤੇ ਵੀ ਸਲੋਤਾ ਨੀ ਕਰਦੇ। ਸਭ ਪ੍ਰਿਥੀਏ ਤੇ ਕਰ ਕੈ ਤ੍ਰਾਸ, ਕਿਉਂਕਿ ਸਾਰੇ ਜਿੰਨੇ ਮਸੰਦ ਹੈ ਪ੍ਰਿਥੀ ਚੰਦ ਤੋਂ ਡਰ ਪੈ ਕਰਕੇ। ਇਸੇ ਸਰਾਹੈ ਸੋ ਗੁਣ ਪ੍ਰਕਾਸ਼, ਜਿਹੜੇ ਚੰਗੇ ਗੁਣ ਉਹਨਾਂ ਨੂੰ ਪ੍ਰਗਟ ਕਰਕੇ ਇਸੇ ਪ੍ਰਿਥੀ ਚੰਦ ਦੀ ਸਲਾਹਤਾ ਕਰਦੇ, ਇਹਦੀ ਸਿਫਤਾਂ ਦੇ ਪੁੱਲ ਬਣਦੇ, ਵੀ ਤੇਰੇ ਵਰਗਾ ਨੀ ਕੋਈ ਹੈ। ਪੁੱਤਰ ਪਰਖਬੇ ਹਿਤ ਕਹਿ ਕਾਲ, ਇੱਧਰ ਕੁਝ ਸਮੇਂ ਵਾਸਤੇ ਆਪਣੇ ਪੁੱਤਰ ਦੀ ਪਰਖ ਕਰਨ ਵਾਸਤੇ। ਨਹਿ ਕਹਿ ਭੇਜਿਓ ਕਬ ਹੈ ਕਿਰਪਾਲ, ਜਾਲੋ ਕਿਰਪਾਲੂ ਸਤਿਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੇ ਕਿਸੇ ਗੁਰਸਿੱਖ ਨੂੰ ਕਹਿ ਕੇ ਲਾਹੌਰ ਵੱਲ ਨਹੀਂ ਭੇਜਿਆ ਹੈ। ਹਮਨੇ ਆਗਿਆ ਦੀਨ ਸਤਾ ਹੈ। ਗੁਰੂ ਰਾਮਦਾਸ ਸਾਹਿਬ ਜੀ ਖਿਆਲ ਕਰ ਗਏ ਵੀ ਅਸੀਂ ਆਪਣੇ ਸਪੁੱਤਰ ਸਾਹਿਬਜ਼ਾਦੇ ਨੂੰ ਆਗਿਆ ਕੀਤੀ ਹੈ। ਤਿਸ ਮਹਿ ਨਿਹਚਲ ਰਹਿ ਕੇ ਨਾ ਹੈ, ਸਾਡਾ ਜਿਹੜਾ ਛੋਟਾ ਸਾਹਿਬਜ਼ਾਦਾ ਅਰਜਨ ਦੇਵ ਹੈ ਉਸ ਆਗਿਆ ਵਿੱਚ ਅਚਲ ਹੋ ਕੇ ਟਿੱਕੇ ਰਹਿੰਦਾ ਕਿ ਨਹੀਂ। ਬਿਨਾਂ ਕਹੇ ਚੱਲ ਆਏ ਅਵਾਸੇ, ਜੇ ਸਾਡੇ ਬਿਨਾਂ ਕਹੇ ਤੋਂ ਘਰ ਵਿੱਚ ਇੱਥੇ ਚੱਲ ਕੇ ਆ ਜਾਏਗਾ। ਇਸ ਕੋ ਕਰ ਹੈ ਬਿਨਾਸੇ, ਤਾਂ ਜੋ ਅਸੀਂ ਆਗਿਆ ਕੀਤੀ ਉਹਨੂੰ ਨਾਸ਼ ਕਰੇਗਾ ਤਿਆਗੇਗਾ। ਜਬ ਲੋ ਹਮ ਕਹਿ ਪਠ ਹੈ ਨਾ ਤਾਂ, ਵਿਚਾਰ ਕਰਦੇ ਵੀ ਜਦੋਂ ਤੱਕ ਅਸੀਂ ਕਹਿੰਦੇ ਕਿਸੇ ਨੂੰ ਇੱਥੋਂ ਕਹਿੰਦੇ ਨਹੀਂ ਭੇਜਦੇ ਹਾਂ ਬੁਲਾਉਣ ਵਾਸਤੇ। ਤੋ ਲਗ ਸਥਿਤ ਰਹਿ ਪੁਰ ਮਾਹੂ, ਤਦੋਂ ਤੱਕ ਜੇ ਵੀ ਲਾਹੌਰ ਸ਼ਹਿਰ ਦੇ ਵਿੱਚੋਂ ਸਾਹਿਬ ਜਾਗੇ ਟਿਕੇ ਰਹਿਣ, ਤੋ ਆਇਸ ਮਹਿ ਰਹਿ ਬੇਵਾਰੋ, ਫਿਰ ਅਸੀਂ ਸਮਝਾਂਗੇ ਵੀ ਇਹ ਛੋਟਾ ਸਾਹਿਬਜ਼ਾਦਾ ਸਾਡੀ ਆਗਿਆ ਵਿੱਚ ਰਹਿਣ ਵਾਲਾ ਹੈ। ਹੋਵੇ ਗੁਰਤਾ ਕੇਰ ਆਧਾਰੋ, ਫਿਰ ਇਹ ਵੀ ਸਮਝਾਂਗੇ ਵੀ ਗੁਰੂ ਨਾਨਕ ਸਾਹਿਬ ਦੀ ਗੁਰਤਾ ਗਦੀ ਉਹਦਾ ਸਹਾਰਾ ਹੋਏਗਾ, ਇਹ ਗੁਰਤਾ ਗਦੀ ਲੈ ਲਏਗਾ। ਇਮ ਵਿਚਾਰ ਕਰ ਸਿਮਰਿਓ ਨਾਹੀ, ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਅਰਜਨ ਦੇਵ ਜੀ ਨੂੰ ਯਾਦ ਹੀ ਨੀ ਕੀਤਾ। ਚਿਰੰਕਾਲ ਭਾ ਲਵਪੁਰ ਮਾਹੀ, ਲਾਹੌਰ ਸ਼ਹਿਰ ਵਿੱਚ ਹੀ ਰਹਿੰਦਿਆਂ ਕਾਫੀ ਸਮਾਂ ਹੋ ਗਿਆ। ਸੋ ਦਰਸ਼ਨ ਕੋ ਚਾਹਤ ਐਸੇ, ਉਧਰ ਜਿਹੜੇ ਉਹ ਸ੍ਰੀ ਅਰਜਨ ਦੇਵ ਜੀ ਸਾਹਿਬਜ਼ਾਦੇ ਆ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਨਾ ਐਸੇ ਚਾਹੁੰਦੇ ਆ। ਚਾਤ੍ਰਿਕ ਚਿਤਵਤ ਘਨ ਕੋ ਜੈਸੇ, ਇਸ ਤਰ੍ਹਾਂ ਜਿਹੜਾ ਪਪੀਹਾ ਹੈ ਉਹ ਬਦਲਾਂ ਨੂੰ ਸਵਾਤੀ ਬੂੰਦ ਲਈ ਯਾਦ ਕਰਦਾ ਹੈ। ਕਲ ਨਹਿ ਪਰ ਹੈ ਹਿਰਦੈ ਮਹਿ ਕਬੈ, ਕਦੇ ਵੀ ਅਰਜਨ ਦੇਵ ਮਹਾਰਾਜ ਦੇ ਹਿਰਦੇ ਵੀ ਸ਼ਾਂਤੀ ਚੈਨ ਨਹੀਂ ਪੈਂਦੀ। ਪ੍ਰੇਮ ਪ੍ਰਵਾਹ ਬ੍ਰਦ ਹੈ ਉਰ ਤਬੈ, ਤਦੋਂ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਪ੍ਰਭਾਵ ਵਰ ਜਾਂਦਾ ਜਦੋਂ ਸਤਿਗੁਰੂ ਯਾਦ ਆਉਂਦੇ। ਬਹੁਤ ਵਿਚਾਰਤ ਗੁਰਗਤ ਭਾਰੀ, ਗੁਰੂ ਰਾਮਦਾਸ ਸਾਹਿਬ ਦੀ ਭਾਰੀ ਜਿਹੜੀ ਗਦੀ ਹੈ ਰੀਤੀ ਮਰਜ਼ਾਦਾ ਉਹਦੀ ਬੜੀ ਵਿਚਾਰ ਕਰਦੇ। ਸਿਮਰਹਿ ਪੌੜੀ ਸ਼ਬਦ ਸੁਧਾਰੀ, ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰਦਿਆਂ ਕਹਿੰਦੇ ਇੱਕ ਸ਼ਬਦ ਉਚਾਰਨ ਕਰਕੇ ਪੌੜੀ ਬਣਾਈ, ਸੋ ਕਾਗਤ ਪਰ ਲਿਖੀ ਬਣਾਏ, ਉਹ ਜਿਹੜੀ ਸ਼ਬਦ ਦੀ ਪੌੜੀ ਸੀ ਬਣਾ ਸਵਾਰ ਕੇ ਸਾਫ ਪੇਪਰ ਉੱਪਰ ਕਾਗਜ਼ ਉੱਪਰ ਲਿਖੀ। ਨਿਜ ਮਨ ਦਸ਼ਾ ਜਥਾ ਅਕੁਲਾਏ, ਉਹ ਸ਼ਬਦ ਦੀ ਪੌੜੀ ਵੀ ਜਿਵੇਂ ਆਪਣੇ ਮਨ ਦੀ ਵਿਆਕੁਲਤਾ ਵਾਲੀ ਅਵਸਥਾ ਉਹ ਜਣਾਈ ਹੈ। ਸ੍ਰੀ ਮੁਖ ਵਾਕ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਲੋਚੇ ਨੀ ਲੋਚਿਆ। ਇਸ ਤਰ੍ਹਾਂ ਵਿਰਾਗ ਵਿੱਚ ਆ ਕੇ ਸ਼ਬਦ ਵਿੱਚ ਪੌੜੀ ਕਹੀ ਵੀ ਹੇ ਗੁਰੂ ਰਾਮਦਾਸ ਸਾਹਿਬ ਜੀ ਮੇਰਾ ਜਿਹੜਾ ਮਨ ਹੈ ਆਪ ਜੀ ਦੇ ਦਰਸ਼ਨ ਤਾਈ ਕੀ ਵਾਸਤੇ ਲੁੱਚਾ ਕੀਏ ਚਾਹੁੰਦਾ ਹੈ। ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਇਸ ਤਰ੍ਹਾਂ ਮਹਾਰਾਜ ਜਿਹੜਾ ਪਪੀ ਹੈ ਨਾ ਸਵੰਤੀ ਲਈ ਬਿਰਲਾਪ ਕਰ ਰਿਹਾ, ਇਸੇ ਤਰ੍ਹਾਂ ਮੇਰਾ ਮਨ ਚਿਤ ਰੂਪੀ ਜਿਹੜਾ ਪਪੀ ਹੈ ਆਪਦੇ ਦਰਸ਼ਨ ਦਾਰ ਰੂਪੀ ਮਹਾਰਾਜ ਉਹ ਸਵੰਤੀ ਮੂਲ ਲਈ ਉਹ ਮਹਾਰਾਜ ਬਿਰਲਾਪ ਕਰਦਾ ਹੈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਮਹਾਰਾਜ ਜਿਹੜੀ ਇੱਥੇ ਨਹੀਂ ਲੈਂਦੀ ਹੈ ਸ਼ਾਂਤੀ, ਪ੍ਰਤੱਖ ਨਹੀਂ ਆਉਂਦੀ, ਸਮਾਧੀ ਰੂਪੀ ਸੀਂਦ ਨਹੀਂ ਆਉਂਦੀ ਹੈ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਸੰਤਾਂ ਦੇ ਪਿਆਰੇ ਗੁਰੂ ਰਾਮਦਾਸ ਸਾਹਿਬ ਆਪਦੇ ਦਰਸ਼ਨ ਤੋਂ ਬਿਨਾ ਹਾਂ ਘੋਲੀ ਜੀਓ ਘੋਲ ਘੁਮਾਈ। ਮੈਂ ਘੋਲੀ ਬਾਹਰ ਨੇ ਜਾਣਾ ਸਰੀਰ ਕਰਕੇ, ਜੀ ਕਰਕੇ ਵੀ ਘੋਲ ਬਾਹਰ ਨੇ ਜਾਣਾ ਹਾਂ, ਬਾਣੀ ਕਰਕੇ ਵੀ ਆਪ ਜੀ ਤੋਂ ਘੁਮਾਈ ਬਾਹਰ ਨੇ ਫੇਰਨੇ ਹੁੰਦਾ ਹਾਂ। ਦਰਸ਼ਨ ਸੰਤ ਪਿਆਰੇ ਜੀਓ। ਇਹ ਸੰਤਾਂ ਦੇ ਪਿਆਰੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਆਪ ਜੀ ਦਰਸ਼ਨ ਲਈ ਰਹਾਉ ਚੌਪਈ ਇੱਕ ਸਿੱਖ ਹੱਥ ਸੌਂਪ ਕਰ ਦੀਨਸ। ਇਸ ਤਰ੍ਹਾਂ ਇਹ ਸ਼ਬਦ ਦੀ ਪੌੜੀ ਲਿਖ ਕੇ ਤੇ ਇੱਕ ਸਿੱਖ ਨੂੰ ਬੁਲਾ ਕੇ ਉਹਦੇ ਹੱਥਾਂ ਵਿੱਚ ਸੌਂਪ ਦਿੱਤੀ, ਹੱਥਾਂ ਵਿੱਚ ਦੇ ਦਿੱਤੀ। ਤਿਸਕੇ ਸਾਥ ਬਚਨ ਕਹਿ ਇਮਕੀਨਸ। ਸਿੱਖ ਦੇ ਸਾਥ ਇਸ ਤਰ੍ਹਾਂ ਆਪ ਜੀ ਨੇ ਬਚਨ ਕੀਤੇ। ਇਹੋ ਅਰਦਾਸ ਲੇਹੋ ਕਰ ਧਾਰੀ। ਇਹ ਵੀ ਗੁਰਸਿੱਖਾ ਹੈ ਜਿਹੜੀ ਸਾਡੀ ਪ੍ਰੇਮ ਦੀ ਚਿੱਠੀ ਹੈ ਇਹਨੂੰ ਆਪਣੇ ਹੱਥਾਂ ਵਿੱਚ ਧਾਰਨ ਕਰ ਲੈ, ਫੜ ਲੈ। ਦੀਜੈ ਬਚਨ ਕੇਰ ਦੀਜੈ ਸਤਿਗੁਰ ਕੇਰ ਅਗਾਰੀ। ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਚਿੱਠੀ ਭੇਟ ਕਰ ਦੇਈ। ਕਿਰਪਾ ਕਰ ਹੈ ਜਬ ਬਾਚੈ ਇਹ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਹੋਏ ਮੇਰੀ ਸਾਡੀ ਚਿੱਠੀ ਨੂੰ ਬਾਚਾ ਕੀਏ ਪੜਨਗੇ। ਬਹਰ ਦੋਸ਼ ਜਿਮ ਉੱਤਰ ਦੇ। ਗੁਰਸਿੱਖਾ ਫੇਰ ਜਿਵੇਂ ਵੀ ਤੈਨੂੰ ਕੋਈ ਉੱਤਰ ਦੇਣਗੇ, ਜਵਾਬ ਦੇਣਗੇ। ਸੁਨ ਕਰ ਸ੍ਰੀ ਸਤਿਗੁਰ ਤੇ ਬੈਨ। ਉੱਤਰ ਵਾਲੇ ਜਿਹੜੇ ਬਚਨ ਹੈ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਤੈਨੇ ਸੁਣ ਕੇ ਪੁਨ ਆਵਹੋ ਲਵਪੁਰ ਨਿਜ ਐਨ। ਫਿਰ ਜਿੱਥੇ ਆਪਣਾ ਇਹ ਘਰ ਹੈ ਨਾ ਲਾਹੌਰ ਵਿੱਚ, ਇੱਥੇ ਆ ਜਾਈ ਤੂੰ। ਸੁਨ ਕੈ ਸ੍ਰੀ ਅਰਜਨ ਤੇ ਤਬੈ। ਜਿਹੜਾ ਗੁਰਸਿੱਖ ਹੈ ਤਦੋਂ ਗੁਰੂ ਅਰਜਨ ਦੇਵ ਜੀ ਤੋਂ ਸੁਣ ਕੇ ਐਸੇ ਬਚਨ ਲਈ ਪਤ੍ਰਿਕਾ ਮਿਲ ਸਿੱਖ ਸਬੈ। ਚਿੱਠੀ ਲੈ ਲਈ ਹੈ ਜਿੰਨੇ ਲਾਹੌਰ ਵਾਸੀ ਸਿੱਖ ਹੈ ਸਭ ਨੂੰ ਮਿਲਿਆ ਜੁਲਿਆ ਚੱਲਣ ਸਮੇ। ਕਰ ਬੰਧਨ ਕੋ ਤਿਆਗ ਲਾਹੌਰ। ਸਾਹਿਬਜ਼ਾਦੇ ਨੂੰ ਸਿੱਖਾਂ ਨੂੰ ਨਮਸਕਾਰ ਕਰਕੇ ਲਾਹੌਰ ਨੂੰ ਇਹਨੇ ਛੱਡ ਦਿੱਤਾ। ਗਮਨਿਓ ਪੰਥ ਸੁਦਾ ਸਰ ਔਰ ਇਹ ਤੂੰ ਤੇਰੇ ਪੱਕੇ ਹੋਇਆ ਹੀ ਹੈ ਨਾ। ਗਮਨਿਓ ਪੰਥ ਸੁਦਾ ਸਰ ਔਰ। ਇਸ ਤਰ੍ਹਾਂ ਕਹਿੰਦੇ ਜਿਹੜਾ ਲਾਹੌਰ ਦਾ ਸ਼ਹਿਰ ਦਾ ਰਸਤਾ ਉਸਦੀ ਤਰਫ ਨੂੰ ਚੱਲਿਆ ਅੰਮ੍ਰਿਤਸਰ ਦੇ ਰਸਤੇ ਨੂੰ। ਇੱਕ ਨਿਸ ਮਗ ਮਹਿ ਬਸ ਕਰ ਆਇਓ। ਇੱਕ ਰਾਤ ਰਸਤੇ ਵਿੱਚ ਵਸ ਕੇ ਕੱਟ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਨੂੰ ਉਸ ਵੇਲੇ ਗੁਰੂ ਕਾ ਚੱਕ ਕੇ ਆ ਜਾਂਦਾ ਸੀ ਉੱਥੇ ਆ ਪਹੁੰਚਿਆ ਹੈ। ਨਿਜ ਮੰਦਰ ਮਾਹ ਗੁਰੂ ਸੁਹਾਇਓ। ਇਧਰ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਰਹਿਸ਼ੀ ਮਕਾਨ ਗੁਰੂ ਕੇ ਮਹਿਲਾਂ ਵਿੱਚ ਟਿਕੇ ਹੋਏ ਸਨ। ਗਯੋ ਤਹਾਂ ਲੈ ਕੋ ਲੈ ਅਰਦਾਸ। ਇਹ ਜਿਹੜਾ ਸਿੱਖ ਹੈ ਉਧਰ ਉਸੇ ਤਰਫ ਨੂੰ ਚਿੱਠੀ ਜੀ ਲੈ ਕੇ ਚਲਿਆ ਗਿਆ। ਜਿਸ ਕੇ ਉਰ ਦਰਸ਼ਨ ਕੀ ਆਸ। ਜਿਸ ਸਿੱਖ ਦੇ ਹਿਰਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਦੀ ਆਸਾ ਹੈ। ਵੈਸਿਓ ਪ੍ਰਿਥੀਆ ਉਪਰ ਪੌਰ। ਇਧਰ ਜਿਹੜਾ ਪ੍ਰਿਥੀ ਚੰਦ ਹੈ ਦਰਵਾਜੇ ਉੱਪਰ ਹੀ ਬਾਹਰ ਬੈਠਾ ਹੋਇਆ। ਸਿੱਖਿਓ ਉਹ ਪਰਾ ਸਿੱਖ ਇਹ ਔਰ। ਇਹਨੇ ਵੇਖ ਲਿਆ ਵੀ ਇਹ ਸਿੱਖ ਤਾਂ ਕੋਈ ਉਪਰਾ ਜਾ ਹੋਰ ਹੀ ਹੈ। ਬੂਝਿਓ ਕਹਿਓ ਕਹਾਂ ਤੇ ਆਇਓ। ਪ੍ਰਿਥੀ ਚੰਦ ਨੇ ਪੁੱਛ ਲਿਆ ਵੀ ਕਿਆ ਤੇਰੇ ਹੱਥ ਵਿੱਚ ਕੀ ਫੜਿਆ, ਕਿਵੇਂ ਤੂੰ ਆਇਆ। ਪਤੀਆ ਕਰ ਤੁਬ ਕਿਨਹੋਂ ਪਠਾਇਓ। ਤੇਰੇ ਹੱਥਾਂ ਵਿੱਚ ਚਿੱਠੀ ਜੀ ਹੈ, ਇਹ ਤੈਨੂੰ ਕਿਹਨੇ ਦੇ ਕੇ ਭੇਜਿਆ। ਸੁਣ ਕੇ ਸਿੱਖ ਨੇ ਸਕਲ ਬਤਾਇਵ। ਹਾਂ ਸਿੱਖ ਨੇ ਸੁਣ ਕੇ ਪਿਰਥੀ ਚੰਦ ਨੂੰ ਸਭ ਕੁਛ ਦੱਸ ਦਿੱਤਾ। ਮੈਂ ਲਵਪੁਰ ਤੇ ਚੱਲ ਕਰ ਆਏ ਪਿਰਥੀ ਚੰਦ, ਮੈਂ ਲਾਹੌਰ ਤੋਂ ਚੱਲ ਕੇ ਆਇਆ ਹਾਂ। ਪਤਰੀ ਭੇਜੀ ਅਨਜ ਤੁਮਾਰੇ, ਹਾਂ ਜਿਹੜੀ ਚਿੱਠੀ ਮੇਰੇ ਹੱਥਾਂ ਵਿੱਚ ਤੇਰੇ ਛੋਟੇ ਭਰਾ ਅਰਜਨ ਦੇਵ ਜੀ ਨੇ ਭੇਜੀ ਹੈ। ਧਰੋਂ ਜਾਏ ਸਤਿਗੁਰੂ ਅਗਾਰੇ, ਇਹ ਜਿਹੜੀ ਚਿੱਠੀ ਆ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਲਿਆ ਜਾ ਰੱਖਾਂਗਾ। ਜੋ ਉੱਤਰ ਦੇ ਸੋ ਲੈ ਜਾਓ, ਇਹ ਚਿੱਠੀ ਪੜ੍ਹ ਕੇ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਜਵਾਬ ਦੇਣਗੇ ਉਹ ਮੈਂ ਲੈ ਕੇ ਚਲਾ ਜਾਵਾਂ। ਗੁਰਸੁੱਤ ਲੱਗ ਕੋ ਜਾਏ ਬਤਸੁਨਾ, ਜੋ ਗੁਰੂ ਰਾਮਦਾਸ ਸਾਹਿਬ ਦੇ ਛੋਟੇ ਸਪੁੱਤਰ ਉਹਨਾਂ ਨੂੰ ਜਾ ਕੇ ਕਹਿ ਸੁਣਾਵਾਂ। ਪ੍ਰਿਥੀਆ ਚਮਕਿਓ ਮੋਹ ਦਿਖਾਏ, ਪ੍ਰਿਥੀ ਚੰਦ ਤਾਂ ਸਿਵਰੇ ਸੁਣ ਕੇ ਕੁਝ ਖਿਜਿਆ ਹੈ, ਕਹਿੰਦਾ ਮੈਨੂੰ ਦਿਖਾ ਚਿੱਠੀ। ਮੈਂ ਗੁਰ ਨਿਕਟ ਸੋ ਦੇਹ ਪਹੁੰਚਾਏ, ਤੂੰ ਕੀ ਚਿੱਠੀ ਪਹੁੰਚਾਉਣੀ, ਮੈਂ ਗੁਰੂ ਰਾਮਦਾਸ ਸਾਹਿਬ ਦੇ ਕੋਲ ਆਪੇ ਚਿੱਠੀ ਪਹੁੰਚਾ ਦਿਆਂਗਾ। ਤੋਹੇ ਜਾਨ ਕੋ ਅਬ ਨਹਿ ਸਮੋ, ਕਿਉਂਕਿ ਤੇਰੇ ਤਾਂ ਹੁਣ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਜਾਣ ਦਾ ਸਮਾਂ ਨਹੀਂ ਹੈ। ਡੇਰੇ ਜਾਓ ਇਹਾਂ ਕਰ ਨਮੋ, ਤੂੰ ਤਾਂ ਇੱਥੇ ਹੀ ਮੱਥਾ ਟੇਕ ਕੇ ਨਾ ਉੱਧਰ ਡੇਰੇ ਰਾਮਦਾਸ ਮਹਾਰਾਜ ਦੀ ਸਰਾਂ ਵੱਲ ਨੂੰ ਚਲਾ ਜਾ। ਖੋਲ ਪਤ੍ਰਿਕਾ ਪ੍ਰਿਥੀਏ ਹੇਰੀ, ਹਾਂ ਸਿੱਖ ਨੂੰ ਤਾਂ ਸਰਾਂ ਵੱਲ ਨਹੀਂ ਭੇਜ ਦਿੱਤਾ, ਤੇ ਪ੍ਰਿਥੀ ਚੰਦ ਨੇ ਖੋਲ ਕੇ ਚਿੱਠੀ ਜੀ ਵੇਖਣਾ ਕੀਤੀ। ਪੱਠੀ ਤੁਕਾ ਸੁੱਠ ਲਿਖੀ ਵਡੇਰੀ, ਜਦੋਂ ਪੜ੍ਹਨਾ ਕੀਤੀ ਹੈ ਵੇਖਿਆ ਵੀ ਬੜੀਆਂ ਸੋਹਣੀਆਂ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਇਸ ਵਿੱਚ। ਇਹ ਤੋਂ ਬਾਣੀ ਕਰੀ ਬਣਾਏ, ਪ੍ਰਿਥੀ ਚੰਦ ਵਿਚਾਰਦਾ ਵੀ ਇਹ ਤਾਂ ਮੇਰੇ ਛੋਟੇ ਭਰਾ ਨੇ ਬਣਾ ਸਵਾਰ ਕੇ ਬਾਣੀ ਰਚਨਾ ਕੀਤੀ। ਚਹ ਪਾਤਸ਼ਾਹ ਕੀ ਜਿਸ ਪਾਏ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦੇਵ ਜੀ, ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਈ ਹੈ ਨਾ ਬਾਣੀ, ਉਸ ਤਰ੍ਹਾਂ ਦੀ ਬਾਣੀ ਇਹ ਬਣਾਈ। ਜਿਸ ਮਹਿ ਪ੍ਰੇਮ ਜਨਾਵਨ ਕੀਨਸ, ਇਸ ਆਪਣੀ ਬਾਣੀ ਦੇ ਵਿੱਚ ਬੜਾ ਸੱਚਾ ਸੁੱਚਾ ਪ੍ਰੇਮ ਪਿਆਰ ਜਨਾਉਣਾ ਕੀਤਾ। ਮਿਲਵੇ ਕੀ ਲਾਲਸ ਮਨ ਪੀਨਸ, ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਦੇ ਵਿੱਚ ਜਿਹੜਾ ਮਨ ਲਾਲਸਾ ਵਿੱਚ ਭਿਜਿਆ ਹੋਇਆ। ਪਠ ਹੈ ਪਿਤਾ ਜਬ ਤਿਸੈ ਹਕਾਰ ਹੈ, ਪ੍ਰਿਥੀ ਚੰਦ ਵਿਚਾਰਦਾ ਵੀ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਪਿੱਛੀ ਪੜ੍ਹ ਲਵੇ ਉਸੇ ਵੇਲੇ ਅਰਜਨ ਦੇਵ ਜੀ ਨੂੰ ਛੇਤੀ ਸਦ ਲੈਣਗੇ। ਹੋਏ ਪ੍ਰਸੰਨ ਨਿਜ ਥਾਨ ਬਿਠਾਰ ਹੈ, ਇਸ ਤਰ੍ਹਾਂ ਉਹਨਾਂ ਤੇ ਪ੍ਰਸੰਨ ਹੋ ਜਾਣਗੇ, ਆਪਣੇ ਥਾਂ ਗੁਰਤਾ ਗੱਦੀ ਦੇ ਤਖ਼ਤ ਤੇ ਵੀ ਉਹਨੂੰ ਬਿਠਾ ਦੇਣ। ਇਸ ਕਾਰਨ ਤੇ ਨਹਿ ਦਿਖ ਰਾਵੋ, ਇਹ ਕਾਰਨ ਹੈ ਵਿੱਚ ਜਿਸ ਕਰਕੇ ਇਹ ਜਿਹੜੀ ਉਹਨਾਂ ਦੀ ਚਿੱਠੀ ਹੈ ਮੈਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਾ ਹੀ ਦਿਖਾਵਾਂ। ਆਪਣੇ ਖੀਸੇ ਬਿਖੈ ਰਚਾ ਰਖਾ, ਬਸ ਇਹਨੂੰ ਸੰਭਾਲ ਕੇ ਆਪਣੇ ਖੀਸੇ ਵਿੱਚ ਹੀ ਰੱਖਾਂ। ਨਹਿ ਸਤਿਗੁਰ ਕੇ ਢਿੱਗ ਪਹੁੰਚਾਈ, ਇਸ ਤਰ੍ਹਾਂ ਦੀ ਵਿਚਾਰ ਕਰਕੇ ਜਿਹੜੀ ਚਿੱਠੀ ਹੈ ਨਾ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਹੀ ਨਹੀਂ ਇਹਨੇ ਪਹੁੰਚਾਈ ਹੈ। ਰੱਖ ਆਪਣੇ ਪਾਸ ਛੁਪਾਈ, ਬੇਈਮਾਨੀ ਕਰਕੇ ਆਪਣੇ ਕੋਲ ਹੀ ਖੀਸੇ ਵਿੱਚ ਲੁਕਾ ਛੁਪਾ ਰੱਖੀ। ਨਿਸ਼ਾ ਗੁਜ਼ਾਰੀ ਕਰ ਸਿੱਖ ਡੇਰਾ, ਇਧਰ ਜਿਹੜਾ ਸਿੱਖ ਹੈ ਉਹਨੇ ਰਾਮਦਾਸ ਰਾਮ ਵੀ ਟਿਕਾਣਾ ਕਰਕੇ ਰਾਤ ਬਤੀਤ ਕੀਤੀ। ਆਇਓ ਗੁਰਦਰ ਹੋ ਤੋ ਸਵੇਰਾ, ਸਵੇਰ ਹੁੰਦਿਆਂ ਹੋਇਆ ਗੁਰੂ ਕੇ ਦਰਵਾਜੇ ਵੱਲ ਨੂੰ ਆਇਆ। ਪ੍ਰਿਥੀਏ ਨੇ ਅਵਲੋਕਨ ਕੀਨਾ, ਪ੍ਰਿਥੀ ਚੰਦ ਨੇ ਵੇਖਣਾ ਕੀਤਾ ਵੀ ਉਹ ਕੱਲ ਵਾਲਾ ਚਿੱਠੀ ਵਾਲਾ ਸਿੱਖ ਆ ਗਿਆ। ਨਿਕਟ ਹਕਾਰਸ ਉੱਤਰ ਦੀਨਾ, ਆਵਾਜ਼ ਜੀ ਮਾਰ ਕੇ ਕੋਲ ਸਦ ਲਿਆ ਤੇ ਆਪਣੇ ਵੱਲੋਂ ਬਣਾ ਸਵਾਰ ਕੇ ਉਹ ਜਵਾਬ ਜਾ ਦੇਤਾ ਹੈ। ਪੱਠੀ ਪਤ੍ਰਿਕਾ ਸਤਿਗੁਰ ਸੋਏ, ਕਹਿੰਦੇ ਵੀ ਅਰਜਨ ਦੇਵ ਜੀ ਨੂੰ ਕਹਿ ਦੇਣਾ ਜਿਹੜੀ ਉਹਨਾਂ ਨੇ ਚਿੱਠੀ ਭੇਜੀ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ ਚੰਗੀ ਤਰ੍ਹਾਂ ਪੜ੍ਹ ਲਈ ਹੈ। ਹਰਖਤ ਭਏ ਕੁਸ਼ਲ ਜੁਤ ਸਜੋਏ, ਮਹਾਰਾਜ ਕਹਿੰਦੇ ਈਸਾ ਸੁਖ ਸਾਂਤ ਰਾਜੀ ਖੁਸ਼ੀ ਦੇਖ ਕੇ ਬੜੇ ਪ੍ਰਸੰਨ ਹੋਏ। ਸੁਖ ਆਨੰਦ ਇਤ ਕੋ ਸਭ ਦੀਜੈ, ਤੂੰ ਬਈ ਇੱਥੋਂ ਦਾ ਜਾ ਕੇ ਸੁਖ ਆਨੰਦ ਰਾਜੀ ਖੁਸ਼ੀ ਕਹਿ ਦੇ। ਸ੍ਰੀ ਅਰਜਨ ਕੇ ਸੰਗ ਕਹੀ ਕਹੀ ਜੈ, ਬਈ ਅਰਜਨ ਦੇਵ ਜੀ ਦੇ ਸਾਥ ਕਹਿ ਦੇਣਾ। ਲਵਪੁਰ ਮਹਿ ਸੰਗਤ ਮਿਲ ਰਹੀ ਹੈ, ਗੁਰੂ ਰਾਮਦਾਸ ਸਾਹਿਬ ਜੀ ਨੇ ਉੱਤਰ ਕਿਹਾ ਵੀ ਲਾਹੌਰ ਸ਼ਹਿਰ ਵਿੱਚ ਸੰਗਤ ਵਿੱਚ ਹੀ ਮਿਲ ਜੁਲ ਕੇ ਰਹੀਏ। ਸਿੱਖਿਆ ਤੇ ਸੇਵਾ ਕੋ ਲਹੀ ਹੈ, ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਦੀ ਜਿਹੜੀ ਕੋਈ ਸੇਵਾ ਕਹਿੰਦੇ ਪ੍ਰੇਰ ਕੇ ਕਰਦੇ ਕਰਾਉਂਦੇ ਰਹੀਏ। ਅਬ ਤੁਮ ਗਮ ਨਾ ਹੋ ਕਾਜ ਨਾ ਆਨਾ, ਇਸ ਕਰਕੇ ਸਿੱਖਾਂ ਤੂੰ ਚਲਾ ਜਾ, ਹੋਰ ਤਾਂ ਤੇਰਾ ਇੱਥੇ ਕੋਈ ਕੰਮ ਹੀ ਨਹੀਂ ਹੈ। ਸੁਣ ਸਿੱਖ ਨੇ ਤਬ ਕੀਨ ਪਿਆਨਾ, ਪ੍ਰਿਥੀ ਚੰਦ ਤੋਂ ਇਉਂ ਸੁਣ ਕੇ ਸਿੱਖ ਨੇ ਚਲਣਾ ਕਰਤਾ, ਛਲ ਕਰ ਗੁਰ ਕੋ ਗੁਰ ਸੋ ਮਿਲਣ ਨਾ ਦਇਓ। ਔਰ ਪ੍ਰਿਥੀ ਚੰਦ ਨੇ ਛਲ ਫਰੇਬ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹਨੂੰ ਮਿਲਣਾ ਹੀ ਨਾ ਦਿੱਤਾ। ਹੋਰ ਹੋਤ ਹੀ ਪਠਬੋ ਕੀਓ, ਬਸ ਸਵੇਰ ਹੁੰਦਿਆਂ ਸਾਰੀ ਇਹੋ ਜਿਹੀ ਗੱਲ ਜੀ ਕਹਿ ਕੇ ਭੇਜ ਦਿੱਤਾ। ਮੰਗ ਉਲੰਘਿਓ ਪ੍ਰਵਿਰਸ਼ਿਓ ਲਾਹੌਰ, ਇੱਧਰ ਜਿਹੜਾ ਸਿੱਖ ਹੈ ਰਸਤਾ ਲੰਘਿਆ ਪ੍ਰਵੇਸ਼ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਹੋ ਗਿਆ। ਸ੍ਰੀ ਅਰਜਨ ਸੋ ਮਿਲ ਕਰ ਜੋਰ, ਅਰਜਨ ਦੇ ਮਹਾਰਾਜ ਨੂੰ ਮਿਲ ਜੁਲ ਕੇ ਹੱਥ ਜੋੜੇ ਸਿੱਖ ਨੇ। ਬੰਧਨ ਕਰਕੇ ਕਹਿ ਸੋ ਪ੍ਰਸੰਗ, ਨਮਸਕਾਰ ਕਰਕੇ ਜਿਵੇਂ ਪ੍ਰਿਥੀ ਚੰਦ ਨੇ ਕਿਹਾ ਸੀ ਉਹ ਪ੍ਰਸੰਗ ਕਹਿਣ ਲੱਗਿਆ। ਮਿਲਿਓ ਪੌਰ ਪਰ ਪ੍ਰਿਥੀਏ ਸੰਗ, ਹੇ ਗੁਰੂ ਅਰਜਨ ਦੇਵ ਜੀ ਮੈਂ ਤਾਂ ਦਰਵਾਜੇ ਔਰ ਪ੍ਰਿਥੀ ਚੰਦ ਨਾਲ ਹੀ ਮਿਲ ਪਿਆ ਸੀ। ਲਈ ਪਤਰਿਕਾ ਗੁਰ ਢਿੱਗ ਗਾਇਓ, ਉਹਨੇ ਮਹਾਰਾਜ ਚਿੱਠੀ ਮੇਰੇ ਕੋਲੋਂ ਲੈ ਲਈ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਚਲਾ ਗਏ। ਹੋਰ ਭਾਈ ਮੁਝ ਸੋ ਕਹਿ ਦਇਓ, ਜਦੋਂ ਸਵੇਰ ਹੋਈ ਫਿਰ ਮੈਨੂੰ ਇਸ ਤਰ੍ਹਾਂ ਉਹਨੇ ਕਹਿ ਦਿੱਤਾ, ਕੁਸ਼ਲ ਆਨੰਦ ਦੇਹ ਸੁਧ ਜਾਏ। ਇਹ ਵੀ ਸਿੱਖਾ ਇੱਥੋਂ ਦੀ ਜਿਹੜੀ ਸੁੱਖ ਆਨੰਦ ਹੈ ਰਾਜੀ ਖੁਸ਼ੀ ਹੈ ਤੂੰ ਜਾ ਕੇ ਦੇ ਦੇ ਦੱਸਦੇ। ਪੜ ਲੀਨਸ ਜੋ ਤੈਂ ਇੱਤ ਲਿਆਏ, ਇਹੋ ਕਹਿ ਦੇਣਾ ਵੀ ਜੋ ਤੂੰ ਇੱਥੇ ਲੈ ਕੇ ਆਇਆ ਗੁਰੂ ਅਰਜਨ ਰਾਮਦਾਸ ਸਿੰਘ ਜੀ ਨੇ ਚੰਗੀ ਤਰ੍ਹਾਂ ਪੜ੍ਹ ਲਿਆ। ਸੁਣ ਸ੍ਰੀ ਅਰਜਨ ਚਿੰਤ ਉਪਾਈ, ਇਸ ਤਰ੍ਹਾਂ ਸੁਣ ਕੇ ਸਿੱਖ ਤੋਂ ਅਰਜਨ ਦੇਵ ਮਹਾਰਾਜ ਨੇ ਚਿੰਤਾ ਪੈਦਾ ਕੀਤੀ। ਮੋਹ ਵਿਸਾਰਿਓ ਪਿਤ ਸੁਖਦਾਈ, ਇਹ ਸੁਖ ਦੇਣ ਵਾਲੇ ਪਿਤਾ ਸਤਿਗੁਰੂ ਨੇ ਆਉਣ ਲੱਗਦਾ ਵੀ ਮੈਨੂੰ ਤਾਂ ਭੁਲਾ ਹੀ ਦਿੱਤਾ। ਦੂਰ ਰਹੇ ਨਿਤ ਹੋਏ ਨਾ ਪਿਆਰੂ, ਕਿਉਂਕਿ ਜਿਹੜਾ ਦੂਰ ਰਹਿੰਦਾ ਹੈ ਉਹਦਾ ਹਮੇਸ਼ਾ ਪਿਆਰ ਨਹੀਂ ਫਿਰ ਹੁੰਦਾ ਹੈ। ਢਿੱਗ ਵਰਤੀ ਸੰਗ ਪ੍ਰੇਮ ਉਦਾਰੂ, ਜਿਹੜਾ ਕੋਲ ਰਹਿ ਕੇ ਵਰਦਾ ਕੋਲ ਰਹਿਣ ਵਾਲਾ ਹੁੰਦਾ ਉਹਦੇ ਨਾਲ ਬੜਾ ਪ੍ਰੇਮ ਪਿਆਰ ਹੁੰਦਾ। ਪਠੀ ਪਤਰਿਕਾ ਉੱਤਰ ਨਾ ਲਿਖਿਓ, ਦੇਖੋ ਮੈਂ ਚਿਤਰਿਕਾ ਪਠੀ ਭੇਜੀ ਸੀ ਉਹਦੇ ਵਿੱਚ ਮਹਾਰਾਜ ਨੇ ਕੋਈ ਜਵਾਬ ਨਹੀਂ ਲਿਖਿਆ ਹੈ। ਮੁਝਸੋ ਪ੍ਰੇਮ ਨਾ ਜਾਂਤੇ ਪਿਖਿਓ, ਜਿਸ ਕਰਕੇ ਵੇਖਿਆ ਜਾਂਦਾ ਵੀ ਪਿਤਾ ਸਤਿਗੁਰੂ ਦਾ ਮੇਰੇ ਨਾਲ ਤੋਂ ਕੋਈ ਪ੍ਰੇਮ ਪਿਆਰ ਹੈ ਨਹੀਂ। ਅੰਤਰ ਜਾਮੀ ਗੁਰੂ ਉਦਾਰੇ, ਇਹ ਕਹਿੰਦਾ ਗੁਰੂ ਰਾਮਦਾਸ ਅੰਤਰ ਜਾਮੀ ਹੈ ਬੜੇ ਸ੍ਰੇਸ਼ਟ, ਜਾਣਿਓ ਕਿਮ ਨਹਿ ਪ੍ਰੇਮ ਹਮਾਰੇ, ਮੇਰੇ ਹਿਰਦੇ ਦਾ ਪ੍ਰੇਮ ਪਿਆਰ ਗੁਰੂ ਰਾਮਦਾਸ ਸਾਹਿਬ ਨੇ ਕਿਉਂ ਨਹੀਂ ਜਾਣਿਆ। ਦਰਸ਼ਨ ਕੋ ਚਾਹਤ ਦਿਨ ਰੈਨ, ਮੇਰਾ ਜਿਹੜਾ ਮਨ ਹੈ ਦਿਨੇ ਰਾਤ ਸਤਿਗੁਰੂ ਦੇ ਦਰਸ਼ਨਾਂ ਨੂੰ ਚਾਹੁੰਦਾ। ਜਲ ਜੁੱਤ ਰਹੇ ਤਰਸ ਤੇ ਨੈਣ, ਮੇਰੇ ਨੇਤਰ ਇਸ ਤਰ੍ਹਾਂ ਦਰਸ਼ਨਾਂ ਨੂੰ ਤਰਸਦੇ ਹੋਏ ਚਲਦੇ ਸਹਿਤ ਰਹਿੰਦੇ ਅੱਥੂ ਡਿੱਗਦੇ ਰਹਿੰਦੇ। ਦੀਨ ਜਾਨ ਮੁਝ ਕਬ ਹੈ ਬੁਲਾਵੇ ਹੈ, ਗੁਰੂ ਰਾਮਦਾਸ ਸਾਹਿਬ ਜੀ ਮੈਨੂੰ ਗਰੀਬ ਜਾਣ ਕੇ ਕਦੇ ਬੁਲਾ ਲੈਣ। ਸਿਰ ਪਰ ਕਰ ਫੇਰ ਹੈ ਹਰ ਖਾਵੇ ਹੈ, ਸੀਸ ਉੱਪਰ ਹੱਥ ਫੇਰਨਗੇ ਤੇ ਮੈਨੂੰ ਖੁਸ਼ ਕਰਨਗੇ ਅਸੀਂ ਖੁਸ਼ ਹੋਵਾਂਗੇ। ਸੇ ਵੱਡ ਭਾਗੇ ਰਹਿ ਜੋ ਪਾਸ, ਉਹ ਗੁਰੂ ਕਹਿ ਸਕ ਵੱਡਿਆਂ ਭਾਗਾਂ ਵਾਲੇ ਜੋ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਕੋਲ ਰਹਿੰਦੇ। ਮੁੱਖ ਭਿੱਖ ਬਚ ਸੁਣ ਪੁਰਵਹਿ ਆਸ, ਗੁਰੂ ਰਾਮ ਸਾਹਿਬ ਜੀ ਦਾ ਮੁਖੜਾ ਤੱਕਦੇ, ਉਹਨਾਂ ਦੇ ਅੰਮ੍ਰਿਤਮਈ ਬਚਨ ਸੁਣਦੇ, ਆਪਣੀਆਂ ਆਸਾਂ ਪੂਰੀਆਂ ਕਰਦੇ। ਹੋ ਨਿਰਭਾਗ ਬਯੋਗੀ ਹੋਵਾ, ਮੈਂ ਤਾਂ ਭਾਗਾਂ ਤੋਂ ਬਿਨਾਂ ਹਾਂ ਜਿਸ ਕਰਕੇ ਵਿਛੋੜੇ ਵਾਲਾ ਹੋ ਗਿਆ। ਚਿਰ ਬੀਤਿਓ ਨਹਿ ਦਰਸ਼ਨ ਜੋਵਾ, ਸਮਾਂ ਲੰਘ ਗਿਆ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਮੈਂ ਦੇਖ ਸਕਿਆ। ਇਮ ਚਿਤਵਤ ਚਿਤ ਚਿੰਤ ਵਿਸਾਲਾ, ਇਸ ਤਰ੍ਹਾਂ ਬਹੁਤੀ ਚਿੰਤਾ ਕਰਕੇ ਚਿਤ ਵਿੱਚ ਸੋਚ ਰਹੇ। ਬੀਤ ਗਇਓ ਪੁੱਲ ਕੇ ਤਿਕ ਕਾਲਾ, ਇਹ ਚਿੱਠੀ ਭੇਜਣ ਤੋਂ ਬਾਅਦ ਕੁਝ ਸਮਾਂ ਹੋਦ ਲੰਘ ਗਿਆ ਬੀਤ ਗਿਆ। ਦੁਤੀਏ ਸ਼ਬਦ ਕੋ ਪਦ ਰਚ ਲੀਨ, ਇਹ ਦੂਸਰਾ ਜਿਹੜਾ ਸ਼ਬਦ ਪਦ ਹੈ ਉਹ ਪੌੜੀ ਰਚ ਲਈ ਹੈ। ਲਿਖ ਕਾਗਦ ਪਰ ਪਠਬੋ ਕੀਨ, ਉਹ ਸਾਫ ਕਾਗਜ਼ ਉੱਪਰ ਲਿਖ ਕੇ ਤੇ ਫਿਰ ਸਤਿਗੁਰੂ ਵੱਲ ਨੂੰ ਭੇਜਣ ਲਈ ਸਿੱਖ ਨੂੰ ਤਿਆਰ ਕੀਤਾ ਹੈ। ਜਿਵੇਂ ਸਿੱਖ ਦੂਜੀ ਵਾਰ ਗੁਰੂ ਮਹਾਰਾਜ ਦੀ ਜਿਹੜੀ ਪੱਤਰਿਕਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਜਿਵੇਂ ਇਹ ਵੀ ਪ੍ਰਿਥੀ ਚੰਦ ਦੇ ਹੱਥਾਂ ਵਿੱਚ ਹੀ ਆ ਗਈ ਸੀ, ਇਹ ਵੀ ਇਸਨੇ ਆਪਣੇ ਲੁਕੋਈ ਲਈ ਸੀ, ਗੁਪਤੀ ਕਰ ਲਈ ਸੀ। ਉਹ ਜਿਵੇਂ ਪ੍ਰਸੰਗ ਆਏਗਾ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸੁਣ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਚਿਤਵਤ ਚਿਤ ਚਿੰਤ ਵਿਸਾਲਾ ਬੀਤ ਗਇਓ ਪੁਨ ਕੇ ਤਿਕ ਕਾਲਾ ਦੁਤੀਯ ਸ਼ਬਦ ਕੋ ਪਦ ਰਚ ਲੀਨ ਲਿਖ ਕਾਗਦ ਪਰ ਪਠ ਬੋ ਕੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ